ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਸੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੌਪਈ ਆਨ ਸਦਨ ਮਹਿ ਪ੍ਰਭੂ ਬਿਰਾਜੇ ਜਿਹ ਕੀ ਕਰੁਣਾ ਯਮ ਦੁਖ ਭਾਗੇ ਪੁਰ ਮਹਿ ਬਿਸਤਰਿਓ ਬਿਰਤਾਂਤਾ ਮਿਲ ਮਿਲ ਕਰ ਹੈ ਪਰਸ ਪਰ ਬਾਤਾ ਆਨ ਸਦਨ ਮਹਿ ਪ੍ਰਭੂ ਬਿਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਸਤਿਗੁਰੂ ਜੀ ਦੀ ਬੇਨਤੀ ਬੇਨਤ ਕਿਰਪਾ ਨਾਲ ਬਖਸ਼ ਅਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਰਾਰ ਕਰਦੇ ਹੋਏ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਤੋਂ ਉਪਰੰਤ ਗੁਰੂ ਕਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਜੋ ਕੁਝ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਜਿਸ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਤੋਂ ਚੱਲਦੇ ਹੋਏ ਏਮਨਾਬਾਦ ਗਏ ਇੱਥੇ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਆਪ ਜੀ ਨੇ ਨਿਵਾਸ ਕੀਤਾ ਇੱਥੇ ਰਹਿੰਦੇ ਹੋਏ ਜਿਹੜੇ ਮਲਕ ਭਾਗੂ ਹੈ ਇੱਥੋਂ ਦਾ ਪਠਾਨ ਰਾਜਾ ਉਹਦਾ ਇਹ ਮੰਤਰੀ ਸੀ ਅਤੇ ਗਰੀਬਾਂ ਦਾ ਖੂਨ ਚੋਰਦਾ ਸੀ ਪਾਪਾਂ ਦੀ ਕਮਾਈ ਕੀਤੀ ਸੀ ਆਪਣੀ ਵਡਿਆਈ ਮਹਿਮਾ ਕਰਾਉਣ ਵਾਸਤੇ ਜਸ ਕਰਾਉਣ ਵਾਸਤੇ ਇਸਨੇ ਬ੍ਰਹਮ ਭੋਜ ਕੀਤਾ ਵੀ ਪਰਮੇਸ਼ੁਰ ਦੇ ਨਾਂ 'ਤੇ ਭੋਜਨ ਕੋਈ ਕਰਿਆ ਜਾਏ ਉਹਨੂੰ ਬ੍ਰਹਮ ਭੋਜਨ ਜਾਂ ਬ੍ਰਾਹਮਣਾਂ ਨੂੰ ਸਿਖਾਇਆ ਜਾਏ ਜ਼ਿਆਦਾਤਰ ਇਸ ਤਰ੍ਹਾਂ ਜਿਹੜਾ ਸਾਰਿਆਂ ਨੂੰ ਸਿਖਾਉਣ ਵਾਸਤੇ ਨਿਯੰਤਰ ਦਿੱਤੇ ਗਏ ਜਿਨ੍ਹਾਂ ਵਿੱਚ ਗੁਰੂ ਮਹਾਰਾਜ ਨੂੰ ਵੀ ਬ੍ਰਾਹਮਣ ਨੇ ਕਿਹਾ ਵੀ ਅੱਜ ਮਲਕ ਭਾਗੋ ਦੇ ਘਰੇ ਨਿਆਉਂਦਾ ਹੈ ਜੀ ਛਕਣਾ ਮਹਾਰਾਜ ਚੁੱਪ ਚਾਪ ਹੀ ਰਹੇ ਹੈ ਫਿਰ ਆਪ ਜੀ ਗਏ ਨਹੀਂ ਸਨ ਅਤੇ ਬ੍ਰਾਹਮਣ ਨੇ ਜਾ ਕੇ ਇਹ ਮਲਕ ਭਾਗੋ ਕੋਲ ਆਪ ਜੀ ਦੀ ਸ਼ਿਕਾਇਤ ਕਰ ਦਿੱਤੀ ਚੁਗਲੀ ਕਰ ਦਿੱਤੀ ਹੈ ਵੀ ਹੋਰ ਤਾਂ ਸਭ ਖਾ ਖਾ ਕੇ ਚਲੇ ਗਏ ਹੈ ਤੁਹਾਡਾ ਧੰਨਵਾਦ ਕਰ ਗਏ ਹੈ ਇੱਕ ਇੱਥੇ ਕੁਝ ਸਮੇਂ ਤੋਂ ਨਾਨਕ ਨਾਮ ਦਾ ਤਪਾ ਆਇਆ ਹੈ, ਉਹ ਨਹੀਂ ਆਏ ਹਨ। ਉਹ ਤੇਰੇ ਭੋਜਨ ਵਿੱਚ ਨੁਕਸ ਕੱਢ ਦੇ, ਇਹ ਤਾਂ ਐਵੇਂ ਹੀ ਹੈ ਅਤੇ ਸੂਦਰਾਂ ਦੇ ਘਰੋਂ ਉਹ ਕੋਧਰੇ ਦੀ ਰੋਟੀ ਬਾਜਰੇ ਦੀ ਰੋਟੀ ਖਾਂਦੇ, ਗੁੱਸੇ ਵਿੱਚ ਭਰਿਆ ਹੋਇਆ ਬ੍ਰਹਮਣ ਨੂੰ ਕਿਹਾ ਵੀ ਉਹਨਾਂ ਨੂੰ ਕਹੋ ਆ ਕੇ ਸ਼ਕਣ। ਜਦੋਂ ਗਿਆ ਹੈ ਮਹਾਰਾਜ ਕਹਿਣ ਲੱਗੀ, ਸਾਡਾ ਤਾਂ ਉਹਦੇ ਨਾਲ ਕੋਈ ਵਾਹ ਵਾਸਤਾ ਹੈ ਨਹੀਂ, ਅਸੀਂ ਤੁਹਾਨੂੰ ਜਾਣਦੇ ਪਛਾਣਦੇ ਨਹੀਂ, ਅਸੀਂ ਨਹੀਂ ਸ਼ਕਣਾ ਉਹਦਾ। ਫਿਰ ਬ੍ਰਹਮਣ ਨੇ ਦੁਬਾਰਾ ਸ਼ਿਕਾਇਤ ਕੀਤੀ ਵੀ ਨਹੀਂ, ਉਹ ਕਹਿੰਦੇ ਨਹੀਂ ਇਹ ਖਾਣ ਯੋਗ ਨਹੀਂ। ਕਹਿੰਦੇ ਜੇ ਨਹੀਂ ਆਉਂਦੇ ਪੰਜ ਸੱਤ ਜਣਿਆਂ ਨੂੰ ਜਾਓ ਫੜ ਕੇ ਲਿਆਓ। ਦੁਬਾਰਾ ਆਏ ਨੇ, ਫਿਰ ਮਹਾਰਾਜ ਆਪ ਹੀ ਉੱਠ ਕੇ ਚਲੇ ਗਏ। ਕਹਿਣ ਲੱਗੇ ਵੀ ਕਿਵੇਂ ਤੂੰ ਸਾਨੂੰ ਬੋਲਿਆ, ਕਹਿੰਦੇ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ। ਮਹਾਰਾਜ ਕਹਿੰਦੇ ਬ੍ਰਹਮ ਭੋਜ ਹੁੰਦਾ ਤਾਂ ਸ਼ਕਲ ਲੈਂਦੇ, ਇਹ ਤਾਂ ਪਾਪਾਂ ਦੀ ਕਮਾਈ ਹੈ ਅਤੇ ਜਿਨ੍ਹਾਂ ਨੂੰ ਕੋਈ ਖਬਰਸਾਰ ਹੈ ਨਹੀਂ ਹੈ ਉਹ ਖਾ ਪੀ ਲੈਂਦੇ, ਇਹੋ ਜਿਹੀ ਪਾਪਾਂ ਦੀ ਕਮਾਈ ਦਾ ਜਿਹੜਾ ਕੋਈ ਭੋਜਨ ਹੈ ਜੇ ਕੋਈ ਖਾ ਲਏਗਾ ਉਹਦਾ ਜਪੀਆਂ ਦਾ ਜਪ ਨਾਸ ਕਰ ਦੇ, ਧਿਆਨੀਆਂ ਦਾ ਧਿਆਨ ਖਤਮ ਕਰ ਦੇਗਾ, ਮਨ ਬੁੱਧ ਭ੍ਰਿਸ਼ਟ ਹੋ ਜਾਏਗੀ, ਅਸੀਂ ਇਹ ਕਿਉਂ ਖਾਈਏ। ਇਹ ਕਹਿਣ ਲੱਗਾ ਇਹ ਕਿਤੇ ਐਸਾ ਮਾੜਾ ਹੈ, ਇਹ ਬ੍ਰਹਮ ਭੋਜ ਹੈ, ਮਲ ਪੂੜੇ ਉੱਧਰ ਤੁਸੀਂ ਬਾਜਰੇ ਦੀਆਂ ਸੁੱਕੀਆਂ ਖਾਂਦੇ ਹੋ, ਸੂਦਰਾਂ ਦੇ ਘਰੋਂ ਖਾਂਦੇ ਹੋ। ਤਾਰਾ ਕਹਿੰਦੇ ਉਹਦੇ ਵਿੱਚ ਤੇਰੇ ਭੋਜਨ ਵਿੱਚ ਜਿਵੇਂ ਸਮਾਨ ਜਿੰਨਾ ਫਰਕ ਹੈ, ਲਿਆ ਤੂੰ ਆਪਣਾ ਜਿਹੜਾ ਬਣਾਇਆ ਉਹ ਵੀ ਦਿਖਾ ਦੇਈਏ ਤੈਨੂੰ ਵੀ ਅਤੇ ਲੋਕਾਂ ਨੂੰ ਵੀ। ਫਿਰ ਮਾਲ ਪੂੜੇ ਜੇ ਚੁੱਕ ਲਿਆਇਆ ਹੈ, ਉੱਧਰ ਭਾਈ ਲਾਲੋ ਜੀ ਨੇ ਕਿਹਾ ਵੀ ਤੂੰ ਵੀ ਜਿਹੜਾ ਕੋਈ ਹੈ ਕਰ ਦੇ ਸੁੱਕਾ ਗਿੱਲਾ ਟੁਕੜਾ ਉਹ ਲਿਆ, ਕੋਧਰੇ ਦਾ ਪ੍ਰਸ਼ਾਦਾ ਬਾਜਰੇ ਦਾ ਪ੍ਰਸ਼ਾਦਾ ਜੇ ਲੈ ਆਇਆ ਹੈ। ਸੱਜੇ ਹੱਥ ਵਿੱਚ ਮਹਾਰਾਜ ਨੇ ਸਤਿਕਾਰ ਵਜੋਂ ਹੱਕ ਸੱਚ ਦੀ ਨਿਆਈ ਦਾ ਬਣਿਆ ਪ੍ਰਸ਼ਾਦਾ ਲੈ ਲਿਆ, ਇਸੇ ਤਰ੍ਹਾਂ ਖੱਬੇ ਹੱਥ ਵਿੱਚ ਇਹਦਾ ਮੋਲ ਪੂੜਾ ਜਿਹਾ ਫੜ ਲਿਆ। ਜਦੋਂ ਕੁੱਟਿਆ ਹੈ ਉਹ ਪਰਮੇਸ਼ਰ ਦੀ ਐਸੀ ਕਲਾ ਵਰਤੀ ਆਪ ਜੀ ਨੇ, ਪਰਮੇਸ਼ਰ ਰੂਪ ਹੁਣ ਐਸੀ ਵਰਤਾਈ ਹੈ, ਇੱਕ ਵਿੱਚੋਂ ਪ੍ਰਤੱਖ ਦੁੱਧ ਦੀ ਧਾਰਾ ਵਗਤ ਰਹੀ ਹੈ, ਦੂਜੇ ਵਿੱਚੋਂ ਲਹੂ ਦੀ ਧਾਰਾ। ਦੇਖ ਦੇਖ ਕੇ ਲੋਕ ਚਰਜ ਹੋ ਰਹੇ ਵੀ ਇਹ ਕੀ ਹੈ। ਮਹਾਰਾਜ ਕਹਿੰਦੇ ਵੀ ਆਹ ਹੱਕ ਸੱਚ ਦੀ ਕਮਾਈ ਜਿਹੜੀ ਹੈ ਇਹ ਤਾਂ ਦੁੱਧ ਵਰਗੀ ਹੈ ਉਜਲ, ਇਹਦੇ ਛਕਿਆ ਹੋਇਆ ਮਨ ਸ਼ੁੱਧ ਹੁੰਦਾ, ਦੁੱਧ ਵਰਗਾ ਉਜਲ ਹੁੰਦਾ ਹੈ। ਆਹ ਗਰੀਬਾਂ ਦਾ ਖੂਨ ਨਿਚੋੜਿਆ ਪਾਪਾਂ ਦੀ ਕਮਾਈ, ਇਸ ਕਰਕੇ ਇਹਦੇ ਖਾਣ ਨਾਲ ਮਨੁੱਖ ਦੀ ਮਨ ਬੁੱਧ ਜਿਹੜੀ ਭ੍ਰਿਸ਼ਟ ਹੋ ਜਾਏਗੀ, ਜਬ ਤਬ ਨਾਸ ਹੋ ਜਾਏਗਾ। ਬਾਕੀ ਵੀ ਤੇਰੇ ਵਾਸਤੇ ਤਾਂ ਜਿਹੜਾ ਕੋਈ ਦਾਨ ਪੁੰਨ ਕਰਨਾ ਦੋਹਾਂ ਰੂਪਾਂ ਵਿੱਚ ਹੀ ਕਹਿੰਦੇ ਮਾੜਾ ਹੈ, ਕਿਉਂਕਿ ਇੱਕ ਤਾਂ ਤੂੰ ਪਾਪਾਂ ਦੀ ਕਮਾਈ ਕੀਤੀ ਹੈ, ਫਿਰ ਪਾਪ ਤੂੰ ਲੁਕੋ ਕੇ ਰੱਖੇ ਹੋਏ ਹੈ, ਜਿਵੇਂ ਬੀਜ ਨੂੰ ਧਰਤੀ ਵਿੱਚ ਲੁਕੋ ਦਈਏ ਦੱਬ ਦਈਏ ਵੀ ਉਹ ਫੁੱਟ ਪੈਂਦਾ ਹੈ, ਕਿੱਕਰ ਦਾ ਬੀਜ ਉੱਗੀ ਅਤੇ ਕੰਡੇ ਲੱਗਦੇ ਆ, ਖੁੱਭਦੇ ਆ, ਬਚਦੇ ਆ ਮਨੁੱਖ ਦੇ। ਇਸ ਤਰ੍ਹਾਂ ਤੂੰ ਜਿਹੜੇ ਪਾਪ ਕਰਕੇ ਲੁਕੋਏ ਆ ਨਾ ਦੱਬੇ ਹੈ, ਇਹ ਤੈਨੂੰ ਇੱਥੇ ਵੀ ਅਤੇ ਅੱਗੇ ਵੀ ਕੰਡਿਆਂ ਨੂੰ ਦੁੱਖ ਦੇਣਗੇ, ਤੈਨੂੰ ਹੀ ਤੇਰੇ ਵੱਜਣਗੇ, ਤੈਨੂੰ ਤੰਗ ਕਰਨਗੇ। ਆਪਾਂ ਨੂੰ ਜਾ ਕਰਕੇ ਜਿਹੜਾ ਤੂੰ ਹੰਕਾਰ ਕਰ ਰਿਹਾ ਹੈ, ਮਾਣ ਕਰ ਰਿਹਾ ਵੀ ਮੈਂ ਬੜਾ ਭਾਰੀ ਪੁੰਨ ਕੀਤਾ, ਭੋਜਨ ਛਕਾ ਰਿਹਾ ਹੈ, ਇਹਦੇ ਨਾਲ ਤੇਰਾ ਪੁੰਨ ਵੀ ਖਤਮ ਹੋ ਜਾਣਾ ਹੈ। ਜੋ ਗੁਰੂ ਅਰਜਨ ਤੇਗ ਬਹਾਦਰ ਸਾਹਿਬ ਜੀ ਦੇ ਵੀ ਵਚਨ, ਤੀਰਥ ਵਰਤੇ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨੇ ਫੁਲ ਜਾਤ ਤੈ ਜਿਉਂ ਕੋਈ ਚਿਰ ਇਸ਼ਨਾਨ, ਅਤੇ ਹਾਥੀ ਨਾ ਤੋ ਕਿਵੇਂ ਸਿਰ ਚ ਖੇਪ ਪਾ ਲੈਂਦਾ। ਇਸ ਤਰ੍ਹਾਂ ਕੋਈ ਪੁੰਨ ਦਾਨ ਕਰਕੇ ਜੇ ਮਨ ਦੇ ਵਿੱਚ ਹੰਕਾਰ ਲੈ ਆਵੇ ਤਾਂ ਉਹਦਾ ਵੀ ਐਵੇਂ ਚਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਤੇਰਾ ਵੀ ਆਉਂ ਜਾਊ ਇਹ, ਬਾਕੀ ਜਿਹੜੀ ਤੂੰ ਮਾਇਆ ਖਰਚੀ ਜਮੀਂ ਇਹ ਵੀ ਗਈ, ਇਹਦਾ ਵੀ ਕੁਛ ਨਹੀਂ ਮਿਲਣਾ ਤੈਨੂੰ, ਉਹ ਵੀ ਫਜ਼ੂਲ ਗਈ। ਹੰਕਾਰ ਕਰਨ ਤੋਂ ਤੈਨੂੰ ਪੁੰਨ ਨਹੀਂ ਕੋਈ ਮਿਲਣਾ, ਇਸ ਕਰਕੇ ਤੇਰੇ ਲਈ ਤਾਂ ਦੋਵੇਂ ਕਹਿੰਦੇ ਗੱਲਾਂ ਉਲਟੀਆਂ, ਤੈਨੂੰ ਪੁੱਠੀਆਂ। ਪਾਪਾਂ ਦਾ ਫਲ ਮਿਲੇਗਾ, ਪੁੰਨਾਂ ਦਾ ਮਿਲਣਾ ਕੁਝ ਨਹੀਂ ਹੈ। ਹੰਕਾਰ ਕਰਕੇ ਐਵੇਂ ਗਿਆ, ਫਿਰ ਬਹੁਤ ਹੀ ਇਹ ਵੀ ਸ਼ਰਮ ਜਿਹਾ ਹੋ ਗਿਆ, ਗਰਦਨ ਜੀ ਨੀਵੀਂ ਕਰ ਰਹੀ, ਝਾਕਦਾ ਨਹੀਂ ਹੈ। ਮਹਾਰਾਜ ਇਸ ਤਰ੍ਹਾਂ ਉਹ ਸਾਰਾ ਇਹਦਾ ਪਰਦਾ ਫਾਸ ਪਾ ਕਰਕੇ ਅਤੇ ਵਾਪਸ ਮੁੜ ਆਏ, ਜਿਸ ਤਰ੍ਹਾਂ ਆਪ ਜੀ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਆਸਵਾਏ ਮਾਨ ਹੋਏ। ਬਾਅਦ ਵਿੱਚ ਜਿਵੇਂ ਮਲਕ ਭਾਗੋ ਨੇ ਫਿਰ ਮਾਰਨ ਨਾਲ ਈਰਖਾ ਦੁਵੈਸ਼ ਕਰ ਰਿਹਾ ਹੋਇਆ, ਇਹ ਏਵਨਾਬਾਦ ਦਾ ਜਿਹੜਾ ਪਠਾਨ ਰਾਜਾ ਸੀ, ਖਿਆਲ ਕੀਤਾ ਵੀ ਉਹ ਤੋਂ ਮਹਾਰਾਜ ਨੂੰ ਪਕੜਾਵਾਂ, ਇਹਨਾਂ ਨੂੰ ਸਜ਼ਾ ਦਵਾਵਾਂ। ਜਿਵੇਂ ਮਲਕ ਭਾਗੋ ਪਠਾਨ ਕੋਲ ਰਾਜੇ ਕੋਲ ਗਿਆ, ਜਿਵੇਂ ਪਠਾਨ ਵੀ ਇਹਦੇ ਅਰ ਗਈ ਸੀ, ਹੰਕਾਰੀ ਪਾਪੀ ਵਾਰਾਂ ਨੂੰ ਜਿਵੇਂ ਬੁਲਾਇਆ, ਅਤੇ ਗੁਰੂ ਮਹਾਰਾਜ ਨੇ ਜਿਵੇਂ ਬਚਨ ਵਿਲਾਸ ਕੀਤੇ, ਉਹ ਪ੍ਰਸੰਗ ਬਾਕੀ ਰਹਿੰਦਾ ਅੱਜ ਹੁਣ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਆਨ ਸਦਨ ਮਹਿ ਪ੍ਰਭੂ ਬਿਰਾਜੇ। ਮਲਕ ਭਾਗੋ ਦਾ ਪਾਪਾਂ ਦੀ ਕਮਾਈ ਦਾ ਜਿਹੜਾ ਬ੍ਰਹਮ ਭੋਜ ਕੀਤਾ, ਉਹਦਾ ਪਰਦਾ ਜਾਂ ਫਾਸ ਕਰਕੇ ਗੁਰੂ ਮਹਾਰਾਜ ਉੱਥੋਂ ਚੱਲਦੇ ਹੋਏ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਆਪ ਰਾਜੇ ਹਨ। ਜਿਹ ਕੀ ਕਰਨਾ ਯਮ ਦੁੱਖ ਪਾਕੇ। ਕਬੀਰ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਯਮਾਂ ਦੇ ਜਿਹੜੇ ਦੁੱਖ ਹੈ ਉਹ ਭੱਜ ਜਾਂਦੇ ਜਾਂ ਦੁੱਖ ਨਹੀਂ ਦਿੰਦੇ ਹਨ। ਪੁਰ ਮਹਿ ਬਿਸਤਰਿਓ ਬਿਰਤਾਂਤਾ। ਇਧਰ ਏਮਨਾ ਸ਼ਾਰ ਸ਼ਹਿਰ ਦੇ ਵਿੱਚ ਹਰ ਪਾਸੇ ਹੀ ਇਹ ਜਿਹੜਾ ਪ੍ਰਸੰਗ ਫੈਲ ਗਿਆ ਹੋਇਆ ਹੈ। ਮਿਲ ਮਿਲ ਕਰ ਹੈ ਪਰਸਪਰ ਬਾਤਾਂ। ਆਪੋ ਵਿੱਚ ਇੱਕ ਦੂਸਰੇ ਨਾਲ ਮਿਲ ਮਿਲ ਕੇ ਗੱਲਾਂ ਬਾਤਾਂ ਕਰਦੇ ਹੈ। ਜਿਹੜਾ ਪਠਾਨ ਰਾਜੇ ਦਾ ਮੰਤਰੀ ਸੀ ਨਾ ਮਲਕ ਭਾਗੋ, ਉਹਦੇ ਨਾਲ ਅੱਜ ਬੜੀ ਬੁਰੀ ਬਣੀ ਹੈ। ਗੁਰੂ ਨਾਨਕ ਸਾਹਿਬ ਤਪੇ ਨੇ ਪ੍ਰਤੱਖੀ ਕਲਾ ਦਿਖਾ ਕੇ ਉਹਦੇ ਮਾਲ ਪੂੜਿਆਂ 'ਚੋਂ ਲੋਹੂ ਕੱਢ ਦਿੱਤਾ ਹੈ। ਆਵੇ ਜਿਹੜਾ ਭਾਈ ਲਾਲੋ ਹੱਕ ਸੱਚ ਦੀ ਕਮਾਈ ਕਰਕੇ ਸ਼ਕਣ ਛਕਾਉਣ ਵਾਲਾ ਸੀ, ਕਲਾ ਦਿਖਾ ਕੇ ਮਹਾਰਾਜ ਨੇ ਦੁੱਧ ਦੀ ਤਾਰਾ ਵਿਗਾ ਦਿੱਤੀ ਹੈ, ਅੱਜ ਤਾਂ ਵੀ ਪਰਦੇ ਫਾਸ ਕਰਕੇ ਰੱਖ ਦਿੱਤੇ ਮਹਾਰਾਜ ਨੇ। ਆਪੋ ਵਿੱਚ ਹੀ ਲੋਕ ਗੱਲਾਂ ਕਰਦੇ ਇਸ ਤਰ੍ਹਾਂ ਦੀਆਂ। ਮਲਕ ਭਇਓ ਲੱਜਤ ਮਨ ਮਾਨੀ। ਇੱਧਰ ਜਿਹੜਾ ਮੰਦਾ ਹੰਕਾਰੀ ਸੀ ਮਲਕ ਭਾਗੋ, ਪ੍ਰਤਾਖੋ ਖੂਨ ਮਾਲ ਪੂੜਿਆਂ 'ਚੋਂ ਨਿਕਲ ਰਿਹਾ ਹੈ, ਬਹੁਤ ਸ਼ਰਮਸ਼ਾਰ ਹੋਇਆ ਹੈ। ਤੇਰਾ ਨ ਸਨਮੁਖ ਕਛੂ ਬਖਾਨੀ। ਆਪੋ ਵਿੱਚ ਹੀ ਲੋਕ ਗੱਲਾਂ ਕਰਦੇ ਆ ਵੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਰੀਆਂ ਖਰੀਆਂ ਸੁਣ ਕੇ ਉਹਨੇ ਕੁਝ ਨਹੀਂ ਕਿਹਾ, ਉਹਨੂੰ ਕੋਈ ਗੱਲ ਨਹੀਂ ਆਈ, ਇਹ ਨੀਵੀਂ ਪਾ ਗਿਆ ਬਈ। ਜੋ ਨਰ ਹੁਤੇ ਚਤੁਰ ਮਤਵਾਨਾ। ਜਿਹੜੇ ਕੋਈ ਉੱਥੇ ਲੋਕ ਬੁੱਧੀਵਾਨ ਸੀ ਤੇ ਇਸੇ ਤਰ੍ਹਾਂ ਚਤੁਰ ਸੀ, ਸਿਆਣੇ ਸਨ। ਮਾਨੀ ਮਹਿਮਾ ਮਨ ਹੈ ਮਹਾਨਾ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਾਨ ਮਹਿਮਾ ਆਪਣੇ ਮਨ ਵਿੱਚ ਮੰਨ ਲਈ ਹੈ ਵੀ ਗੁਰੂ ਨਾਨਕ ਸਾਹਿਬ ਤਾਂ ਬਹੁਤ ਮਹਾਨ ਹਨ। ਜਿਹਠਾ ਮਿਲ ਹੈ ਕਰ ਹੈ ਬਦ ਬੰਧਨ। ਵੀ ਕਿਤੇ ਗੁਰੂ ਮਹਾਰਾਜ ਰਸਤੇ ਜਾਂਦੇ ਮਿਲ ਪੈਂਦੇ ਹੈ, ਉਹ ਸਿਆਣੇ ਲੋਕ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਦੇ ਹਨ। ਜਿਸ ਦਰਸ਼ਨ ਤ੍ਰੈ ਤਾਪ ਨਿਕੰਦਨ। ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਆ ਤਿੰਨੇ ਤਾਪ ਆਦਿ ਵਿਆਦ ਆਦਿ ਬਾਦ ਆਦਿਕ ਕੱਟੇ ਜਾਂਦੇ ਹਨ। ਲਖੇ ਉਸ ਕਲਾਵਾਨ ਇਹ ਕੇਈ। ਕਈਆਂ ਸਿਆਣਿਆਂ ਨੇ ਤਾਂ ਜਾਣ ਲਿਆ ਵੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਤਪਾ ਹਨ ਉਹ ਬਹੁਤ ਸ਼ਕਤੀਆਂ ਵਾਲੇ ਹਨ। ਨਿੰਦਾ ਜਾਂ ਕੀ ਬਹੁਤ ਦੁੱਖ ਦੇ। ਇੱਕ ਦੂਸਰੇ ਨੂੰ ਕਹਿੰਦੇ ਉਹ ਮਤਾ ਇਹਨਾਂ ਨੂੰ ਨਿੰਦਿਆ ਭੰਡਿਓ, ਇਹਨਾਂ ਦੀ ਨਿੰਦਿਆ ਕਰਾਂਗੀ ਆਪਾਂ ਨੂੰ ਬੜਾ ਦੁੱਖ ਦੇਊਗੀ। ਸੰਤ ਲੋਕ ਸ਼ੁਭ ਮਤੋ ਨਿਰਾਲਾ। ਗੁਰੂ ਨਾਨਕ ਸਾਹਿਬ ਜੀ ਸੰਤ ਰੂਪ ਹੈ, ਇਹਨਾਂ ਦਾ ਜਿਹੜਾ ਮਤ ਹੈ ਮਤਾ ਬੜਾ ਨਿਰਾਲਾ ਹੈ। ਬਖਰਈ ਐ ਸਿਧਾਂਤ ਸਿੱਖਿਆ ਜਿਹ ਮਹਿ ਅਜਮਤ ਅਜਿਤ ਵਿਸਾਲਾ ਗੁਰੂ ਨਾਨਕ ਸਾਹਿਬ ਦੇ ਅੰਦਰ ਕਹਿੰਦੀ ਜਿਹੜੀ ਸ਼ਕਤੀ ਹੈ ਜਿੱਤਣ ਤੋਂ ਰਹਿਤ ਹੈ ਬੜੀ ਤਕੜੀ ਮਹਾਨ ਇਹਨਾਂ ਨੂੰ ਨਹੀਂ ਕੋਈ ਜਿੱਤ ਸਕਦਾ ਹੋਰ ਸ਼ਕਤੀ ਤਾਕਤ ਨਾਲ ਜੇ ਮਤ ਮੰਦ ਮੂਡ ਅਗਿਆਨੇ ਜਿਹੜੇ ਸਿਆਣੇ ਉਹ ਤਾਂ ਕਹਿੰਦੇ ਵੀ ਇਹ ਬਹੁਤ ਮਹਾਨ ਇਹਨਾਂ ਨੂੰ ਨਾ ਮਾੜਾ ਆਖੀਏ ਬੜਾ ਦੁੱਖ ਮਿਲੂਗਾ ਪਰ ਇੱਥੇ ਜਿਹੜੇ ਦੂਜਾ ਲਾਣਾ ਰਹਿੰਦਾ ਨਾ ਉਹਨਾਂ ਵੱਲ ਭੈੜੀ ਮਤ ਵਾਲੇ ਮੂਰਖ ਤੇ ਅਗਿਆਨੀ ਰਹਿੰਦੇ ਹਨ ਤਿੰਨ ਹੈ ਨ ਮਹਿਮਾ ਕਛੂ ਪਛਾਣੇ ਉਹਨਾਂ ਨੇ ਪ੍ਰਤੱਖ ਦੇਖ ਕੇ ਵੀ ਫੇਰ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕੁਝ ਵੀ ਨਹੀਂ ਸਿਆਣੀ ਪਛਾਣੀ ਹੈ ਜਿਉਂ ਚਿੰਤਾ ਮਨ ਕਪ ਕਰ ਆਈ ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਕਿਸੇ ਬਾਂਦਰ ਦੇ ਹੱਥ ਵਿੱਚ ਚਿੰਤਾਮਣੀ ਆ ਜਾਏ ਉਹਨੂੰ ਚਿੰਤਾਮਣੀ ਲੱਭ ਜਾਏ ਮਿਲ ਜਾਏ ਜੋ ਮਨ ਦੀਆਂ ਚਿਤਵੀਆਂ ਪੂਰੀਆਂ ਕਰਦੀ ਹੁੰਦੀ ਹੈ ਨਹਿ ਜਾਣਹਿ ਤੇਹ ਕੀਮਤ ਕਾਈ ਬਾਂਦਰ ਜਿਹੜਾ ਕਹਿੰਦੇ ਉਹ ਚਿੰਤਾਮਣੀ ਦੀ ਕੋਈ ਕੀਮਤ ਨਹੀਂ ਜਾਣਦਾ ਕੋਈ ਕਦਰ ਨਹੀਂ ਜਾਣਦਾ ਉਹ ਤਾਂ ਤੋੜ ਤੋੜ ਕੇ ਉਹਨੂੰ ਸਿੱਟਦਾ ਹੁੰਦਾ ਹੈ ਬਾਂਦਰ ਕਹਿ ਕਿ ਨਦਰ ਬੰਦ ਸਾ ਕੀਨਾ ਜਿਹੜੇ ਉਹ ਮੂਰਖ ਜੇ ਲੋਕ ਆਪੋ ਵਿੱਚ ਹੀ ਬੋਲਦੇ ਵੀ ਗੁਰੂ ਨਾਨਕ ਨੇ ਤਾਂ ਵੀ ਜਿਵੇਂ ਕਿਸੇ ਦੀ ਨਜ਼ਰ ਬੰਦ ਕਰ ਦੇਈਏ ਆ ਜੰਤਰ ਮੰਤਰ ਜਾਂ ਕੋਈ ਜਾਦੂ ਜਾਂ ਮੰਤਰ ਪੜ੍ਹ ਕੇ ਕਿਸੇ ਦੀ ਨਿਗਾਹ ਬੰਦ ਕਰ ਦਿੰਦੇ ਹੈ ਨਾ ਜਾਦੂ ਦਿਖਾਉਣ ਵਾਲੇ ਕਹਿੰਦੇ ਇਹਨਾਂ ਨੇ ਵੀ ਇਹ ਮੰਤਰ ਜੰਤਰ ਜਾਂ ਕਰਕੇ ਕੋਈ ਨਿਗਾਹ ਜੀ ਬੰਦ ਕਰ ਦਿੱਤੀ ਜਾਣਿਓ ਗਇਓ ਨਾ ਕਿਆ ਕਰ ਦੀਨਾ ਇਸ ਕਰਕੇ ਸਾਥੋਂ ਜਾਣਿਆ ਨਹੀਂ ਜਾਇਆ ਗਿਆ ਹੈ ਵੀ ਇਹਨਾਂ ਨੇ ਕੀ ਕਰ ਦਿੱਤਾ ਹੈ ਕਿਵੇਂ ਮਾਲ ਪੂੜਿਆਂ ਵਿੱਚੋਂ ਖੂਨ ਕੱਢ ਕੇ ਦਿੱਤਾ ਕਿਵੇਂ ਉਹ ਸੁੱਕੇ ਜਿਹੇ ਟੁਕੜੇ ਵਿੱਚ ਦੁੱਧ ਦੀ ਧਾਰਾ ਵਗਾਤੀ ਤਾਂ ਜਾਦੂ ਜਿਹਾ ਕੀਤਾ ਇਹਨਾਂ ਨੇ ਮੰਤਰ ਮੁੰਤਰ ਪੜ੍ਹ ਕੇ ਦੋਹਰਾ ਮਲਕ ਮੰਦ ਮਤ ਮੂਡ ਮਨ ਮੰਦਰ ਜਿਹੜਾ ਕਹਿੰਦੇ ਭੈੜੀ ਮਤ ਵਾਲਾ ਮੂਰਖ ਮਨ ਵਾਲਾ ਮਲਕ ਭਾਗੋ ਹੈ ਕਲ ਮਲ ਬਲਤ ਮਲੀਨ ਬਹੁਤ ਵੱਡੇ ਕਲਯੁਗ ਦੇ ਪਾਪਾਂ ਨਾਲ ਘਿਰਿਆ ਹੋਇਆ ਹੈ ਮਹਿਮਾ ਮਾਨ ਨ ਪਦ ਪਰੇ ਗੁਰੂ ਨਾਨਕ ਦੀ ਮਹਿਮਾ ਮਨ ਵਿੱਚ ਮੰਨ ਕੇ ਚਰਨੀ ਨੀ ਅਜੇ ਵੀ ਪਿਆ ਹੈ ਬਹਰੋ ਮਤ ਸਰ ਕੀਨ ਵੀ ਕਹਿੰਦੇ ਦੁਬਾਰਾ ਮਹਾਰਾਜ ਨਾਲ ਈਰਖਾ ਹੀ ਕਰਨ ਲੱਗਿਆ ਈਰਖਾਲੂ ਬਣਿਆ ਹੈ ਚੌਪਈ ਹਿਰਦੈ ਵਿਚਾਰ ਹੈ ਅਸ ਅਗਿਆਨ ਐਸਾ ਅਗਿਆਨੀ ਮਲਕ ਭਾਗੋ ਹਿਰਦੇ ਵਿੱਚ ਸੋਚਦਾ ਵਿਚਾਰਦਾ ਹੈ ਪੈਰ ਲਿਓ ਤੋ ਸੁਖ ਮਮ ਪ੍ਰਾਨਾ ਜਿਹੜਾ ਗੁਰੂ ਨਾਨਕ ਨੇ ਮਲ ਪੂੜਿਆਂ ਵਿੱਚੋਂ ਖੂਨ ਕੱਢ ਕੇ ਦਿਖਾਇਆ ਹੈ ਮੈਨੂੰ ਵਿਆਜਿਤ ਕੀਤਾ ਕਹਿੰਦੇ ਜੇ ਮੈਂ ਇਹਦਾ ਬੈਰ ਲਵਾਂ ਫਿਰ ਮੈਨੂੰ ਬੜਾ ਸੁੱਖ ਹੋਊਗਾ ਲੱਜਤ ਕੀਨੋ ਮੋਹ ਬਹੁ ਮਾਹੀ ਬਹੁਤੇ ਲੋਕਾਂ ਵਿੱਚ ਮੈਨੂੰ ਤਾਂ ਮਹਾਰਾਜ ਨੇ ਬੜਾ ਬੇਸ਼ਰਮ ਕਰਦਾ ਬੇਇੱਜ਼ਤ ਕਰ ਦਿੱਤਾ ਖਾਨ ਨਿਕਟ ਗਹਿ ਵਾਵੋ ਤਾਹੀ ਐਸੇ ਗੁਰੂ ਨਾਨਕ ਨੂੰ ਕਹਿੰਦੇ ਜਿਹੜਾ ਪਠਾਨ ਹੈ ਉਹਦੇ ਕੋਲੋਂ ਪਕੜਾਵਾਂ ਗ੍ਰਿਫਤਾਰਾ ਕਰਾਵਾਂ ਜੇਲ੍ਹ ਵਿੱਚ ਸੁਟਾਵਾਂ ਜਿਹ ਤੇ ਦੁੱਖ ਭਾਵੈ ਜੜ ਸੋ ਕਵੀ ਜੀ ਕਹਿੰਦੇ ਜਿਸ ਮੂਰਖ ਜਿਸ ਕਰਕੇ ਮੂਰਖ ਮਲਕ ਭਾਗੋ ਬੜਾ ਦੁੱਖ ਪਾਵੇ ਕਰ ਤੋ ਉਪਾਵ ਲੋਕ ਯੁਗ ਖੋਊ ਜਿਹੜੇ ਦੋਹਾਂ ਲੋਕਾਂ ਦੇ ਸੁੱਖ ਹੋਣ ਵਾਲੇ ਉਪਰਾਲੇ ਆ ਮੂਰਖ ਫੇਰ ਕਰਨ ਲੱਗਿਆ ਹੁਣ ਭੋਰ ਭਈ ਧੱਜ ਭੌਣ ਪਧਾਰਾ ਕਹਿੰਦੇ ਜਦੋਂ ਸਵੇਰ ਹੋਈ ਆਪਣਾ ਘਰ ਬਾਰ ਜਾ ਛੱਡ ਕੇ ਚੱਲਿਆ ਏ ਮਲਕ ਭਾਗੋ ਗਇਓ ਖਾਨ ਕੀ ਸਭਾ ਮਜਾਰਾ ਇੱਥੇ ਪਠਾਨ ਰਾਜੇ ਦੀ ਸਭਾ ਲੱਗੀ ਸੀ ਉੱਥੇ ਚੱਲਿਆ ਗਿਆ ਕਿਉਂਕਿ ਇਹਦਾ ਮੰਤਰੀ ਹੈ ਵਜ਼ੀਰ ਹੈ ਸੀ ਇੱਕ ਤਿਹ ਤਾਤ ਤਰੁਨ ਜਿਹ ਬੈਸਾ ਇਹਦਾ ਪਠਾਨ ਰਾਜਾ ਹੈ ਕਿਹਦਾ ਕਹਿੰਦੇ ਪੁੱਤਰ ਹੈ ਸੀ ਜਿਹਦੀ ਜਵਾਨ ਅਵਸਥਾ ਹੈ ਸੀ ਭਇਓ ਆਮ ਮੈਂ ਮ੍ਰਿਤਕ ਜੈਸਾ ਕਹਿੰਦੇ ਉਹ ਕਿਸੇ ਰੋਗ ਕਰਕੇ ਕਹਿੰਦੇ ਮੁਰਦੇ ਵਰਗਾ ਹੀ ਹੋ ਗਿਆ ਜਾਣੀ ਜਿਵੇਂ ਕੋਈ ਮਰਿਆ ਪਿਆ ਹੁੰਦਾ ਨਾ ਮਸਾਂ ਸਾਹ ਜੇ ਕੋਈ ਆਉਂਦੇ ਹੁਣ ਮਰਿਆ ਵਰਗਾ ਹੀ ਹੋਇਆ ਪਿਆ ਸੀ ਰੋਗ ਕਰਕੇ ਕਰ ਉਪਚਾਰ ਥੱਕੇ ਸਮਦਾਈ ਬੜੇ ਬੜੇ ਵੈਦ ਹਕੀਮ ਸੀ ਬੜੇ ਇਲਾਜ ਅਲੂਜ ਕਰਕੇ ਹਮ ਥੱਕ ਗਏ ਸਨ ਤੇ ਕੋ ਰੋਗ ਨ ਸਕੇ ਗਵਾਈ ਇਹ ਜਿਹੜੇ ਪਠਾਨ ਰਾਜੇ ਦਾ ਪੁੱਤਰ ਦਾ ਰੋਗ ਸੀ ਉਹ ਕਹਿੰਦੇ ਇਲਾਜ ਕਰਨ ਦੇ ਬਾਵਜੂਦ ਵੀ ਵੈਦ ਗਵਾ ਨਹੀਂ ਸਕੇ ਉਹ ਰੋਗ ਨੂੰ ਦੋਹਰਾ ਮਲਕ ਨਿਕਟ ਬੂਝਿਓ ਨਿਰਪਤ। ਜਦੋਂ ਮੰਤਰੀ ਮਲਕ ਭਾਗੋ ਆ ਕੇ ਬੈਠਾ ਕੋਲ, ਇਹਦੇ ਕੋਲੋਂ ਪਠਾਣ ਰਾਜੇ ਨੇ ਪੁੱਛਿਆ ਹੈ, ਸੁਤਨਹ ਹੋਏ ਆਰਾਮ, ਮੇਰੇ ਮੰਤਰੀ ਮਲਕ ਭਾਗੋ ਬੜੇ ਇਲਾਜ ਕਰਾਏ ਹੈ, ਮੇਰੇ ਪੁੱਤਰ ਨੂੰ ਆਰਾਮ ਨਹੀਂ ਹੁੰਦਾ, ਤੰਦਰੁਸਤੀ ਨਹੀਂ ਆਉਂਦੀ ਹੈ, ਰੋਗ ਨਹੀਂ ਦੂਰ ਹੁੰਦਾ ਹੈ, ਕੋ ਉਪਚਾਰਨ ਲੱਗ ਗਈ। ਕਿਹੜੀ ਵੀ ਕੋਈ ਵੀ ਇਲਾਜ ਜਿਹੜਾ ਹੈ ਉਹ ਸਫਲ ਨਹੀਂ ਹੁੰਦਾ, ਕੋਈ ਦਵਾਈ ਔਸ਼ਧੀ ਲੱਗਦੀ ਨਹੀਂ ਇਹਨੂੰ, ਕਰਾਂ ਕੌਣ ਆਪ ਕਾਮ। ਮੇਰਾ ਸਿਆਣਾ ਮੰਤਰੀ ਹੈ, ਦੱਸਣ ਕਿਹੜਾ ਕੰਮ ਕਰਾਂ, ਕਿਹੜਾ ਯਤਨ ਕਰਾਂ ਜਿਸ ਕਰਕੇ ਮੇਰਾ ਪੁੱਤਰ ਨਿਰੋਗ ਹੋ ਜਾਏ, ਤੰਦਰੁਸਤ ਹੋ ਜਾਏ। ਚੌਪਈ ਭੇਖ ਜਨਾਨਾ ਭਾਂਤ ਕਰਾਏ, ਮੇਰੇ ਮੰਤਰੀ ਮਲਕ ਭਾਜੋ ਪੁੱਤਰ ਵਾਸਤੇ ਮੈਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਇਲਾਜ ਕਰਾਏ। ਗੌਂਸ ਪੀਰ ਮੈਂ ਸਭੈ ਮਨਾਏ, ਜਿਹੜੇ ਮੁਸਲਮਾਨਾਂ ਦੇ ਗੌਂਸ ਹੈ ਜਿਹਨਾਂ ਦੀ ਤਾਕਤ ਨਾਲ ਰਾਤ ਨੂੰ ਹੱਡ ਪੈਰ ਜੇ ਵੱਖਰੇ ਵੱਖਰੇ ਹੋ ਕੇ ਉਹ ਦਿਸਣ, ਉਹਨਾਂ ਨੂੰ ਗੌਂਸ ਕਹਿੰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਮੁਸਲਮਾਨਾਂ ਦੇ ਵੱਡੇ ਵੱਡੇ ਪੀਰ ਹੈ ਪੂਜਨੀਕ, ਉਹਨਾਂ ਨੂੰ ਵੀ ਮਨਾਇਆ ਪੂਜੇ ਹੈ, ਕਰਾਮਾਤੀ ਲੋਕਾਂ ਨੂੰ ਵੀ ਮੰਨਿਆ ਮੈਂ। ਜੋ ਵਿਦ ਮੁਜਕਿਨ ਆਨ ਬਖਾਨੇ, ਜਿਹੜਾ ਕੋਈ ਤਰੀਕਾ ਜਿਹੜਾ ਕੋਈ ਢੰਗ ਮੈਨੂੰ ਆ ਕੇ ਕਿਸੇ ਨੇ ਦੱਸਿਆ ਵੀ ਉਹ ਕਰ ਲਾ, ਤੇਰਾ ਪੁੱਤਰ ਰਾਜੀ ਹੋ ਜਾਊਗਾ। ਸੋ ਮੈਂ ਕਰੀ ਹਿਰਦੈ ਪਰਮਾਨੀ, ਉਹੀ ਜਿਹੜੀ ਗੱਲ ਆ ਉਸ ਪੁਰਖ ਦੀ ਮੈਂ ਹਿਰਦੇ ਵਿੱਚ ਚੰਗੀ ਤਰ੍ਹਾਂ ਮੰਨ ਕੇ ਉਸੇ ਤਰ੍ਹਾਂ ਕੀਤਾ, ਉਹੀ ਕਿਹਾ ਕਰਿਆ, ਉਸੇ ਦੇ ਕਹੇ ਅਨੁਸਾਰ ਕੀਤਾ ਮੈਂ ਚੰਗੀ ਤਰ੍ਹਾਂ। ਸੁਨਕਾਰ ਭਾਗੋ ਮਨ ਮਹਿ ਗੁਨੀਆ, ਪਠਾਨ ਰਾਜੇ ਦੀ ਗੱਲਬਾਤ ਸੁਣ ਕੇ ਜਿਹੜਾ ਮਲਕ ਭਾਗੋ ਨੇ ਹਿਰਦੇ ਵਿੱਚ ਵਿਚਾਰਿਆ ਹੈ, ਜੋ ਚਾਹਤ ਸੋ ਕਾਰਜ ਬਣਿਆ, ਜਿਹੜਾ ਮੈਂ ਚਾਹੁੰਦਾ ਸੀ ਉਹ ਤਾਂ ਕੰਮ ਬਣੀ ਚੱਲਿਆ। ਹੁਣ ਬੋਲਿਓ ਦੁਸ਼ਟ ਮੰਦ ਮਤ ਮਾਨੀ, ਜਿਹੜਾ ਪੈੜੀ ਮਤ ਵਾਲਾ ਦੁਸ਼ਟ ਨਾ ਮਲਕ ਭਾਗੋ ਹੰਕਾਰੀ, ਫਿਰ ਇਉਂ ਬੋਲਿਆ ਪਠਾਨ ਰਾਜੇ ਨੂੰ, ਜਿਹ ਤੇ ਨਰਕ ਪਾਏ ਦੁੱਖ ਖਾਨੀ, ਇਸ ਕਰਕੇ ਦੁੱਖਾਂ ਦੀ ਜਿਹੜੀ ਖਾਣ ਆ ਨਰਕ ਉਹ ਇਹਨੂੰ ਪ੍ਰਾਪਤ ਹੋਏ ਹੋਏ, ਜਾਂ ਮੂਰਖ ਬੋਲਿਆ ਮੁੱਖੋਂ ਨਰਕ ਵਿੱਚ ਪਾਉਣ ਪੈਣ ਵਾਸਤੇ, ਦੁੱਖਾਂ ਵਿੱਚ ਡਿੱਗਣ ਵਾਸਤੇ। ਕਹੋ ਫਕੀਰ ਕਮ ਕਾਮ ਲਹਿ ਸਕੋ, ਕਹਿਣ ਲੱਗਿਆ ਹੈ ਪਠਾਨ ਰਾਜਾ ਜੀ ਜਿਹੜਾ ਕੋਈ ਪੂਰਾ ਪੂਰਾ ਫਕੀਰ ਹੈ ਨਾ ਤਾਕਤ ਵਾਲਾ, ਉਹਨੂੰ ਤੁਸੀਂ ਫੜ ਲਓ। ਤੁਮ ਸੁਤ ਬੇਦਨ ਖੋ ਵਹ ਸੋ, ਆਹ ਕਹਿੰਦੇ ਜਿਹੜਾ ਉਹ ਫਕੀਰ ਹੈ ਤੁਹਾਡੇ ਪੁੱਤਰ ਦਾ, ਜਦੋਂ ਉਹਨੂੰ ਫੜ ਲਾਂਗੇ ਫਿਰ ਆਪੇ ਕਹਿੰਦੇ ਦੁੱਖ ਖੋਊਗਾ, ਦੁੱਖ ਖੁਆ ਦੇਗਾ, ਰੋਗ ਗਵਾ ਦੇਵੇਗਾ। ਤਿੰਨ ਬਿਨ ਰੁਜ ਤਨ ਜਾਏ ਨ ਕੈਸੇ, ਏ ਪਠਾਨ ਰਾਜੇ ਜਿਹੜਾ ਕਾਮਲ ਫਕੀਰ ਹੈ ਨਾ ਤਾਕਤ ਵਾਲਾ, ਉਹਦੇ ਫੜੇ ਤੋਂ ਬਗੈਰ ਤੇਰੇ ਪੁੱਤਰ ਦਾ ਕਿਵੇਂ ਰੋਗ ਨਹੀਂ ਜਾਣਾ ਹੈ। ਨਿਜ ਭੁਜ ਬਲ ਬਿਨ ਸ਼ਤਰੂ ਜੈਸੇ, ਕਹਿੰਦੇ ਆਪਣੇ ਬਾਹਾਂ ਦੇ ਵਿੱਚ ਬਲਨਾ ਨਾ ਹੋਵੇ ਤੇ ਬੈਰੀ ਨਹੀਂ ਫੜਿਆ ਜਾਂਦਾ ਪਕੜਿਆ ਜਾਂਦਾ ਹੈ, ਬਲੀ ਬਾਹਾਂ ਵਿੱਚ ਬਲ ਹੋਵੇ ਤੇ ਫਿਰ ਬੈਰੀ ਨੂੰ ਝੱਟ ਫੜ ਫੜ ਲਈਦਾ। ਤੁਸੀਂ ਆਪਣਾ ਬਲ ਵਰਤੋ ਤੇ ਆ ਫਕੀਰ ਨੂੰ ਕੋਈ ਫੜੋ ਤੋਂ ਕਰਾਓ ਕੰਮ, ਉਹਨੂੰ ਕਹੋ ਵੀ ਜਾਂ ਤਾਂ ਮੇਰੇ ਪੁੱਤਰ ਨੂੰ ਰਾਜੀ ਕਰ ਦੇ, ਨਹੀਂ ਤਾਂ ਇੱਥੇ ਬੇੜੀਆਂ ਪਾ ਕੇ ਕੈਦ ਵੀ ਤੈਨੂੰ ਸੁੱਟ ਦਿਆਂਗੇ, ਬੈਠਾ ਰਹਿ ਔਖਾ ਹੋ ਹੀ ਚੱਲ। ਸੁਣ ਸਰੋਨਨ ਭਨੈ ਅਤੇ ਖਾਨਾ, ਸੁਣ ਸਰੋਨਨ ਭਨੈ ਅਤੇ ਖਾਨਾ ਅਤੇ ਖਾਨਾ, ਨਹੀਂ ਸੁਣ ਸਰੋਨਨ ਭਨੈ ਅਤੇ ਖਾਨਾ, ਭਨੈ ਅਤੇ ਖਾਨਾ ਨਹੀਂ, ਸੁਣ ਸੁਣਾਉਣ ਭਨੈ ਅਤ ਖਾਨਾ। ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਬੜਾ ਭਾਰੀ ਪਠਾਨ ਹੈ, ਕਹਿੰਦੇ ਇਸ ਤਰ੍ਹਾਂ ਫਿਰ ਸੁਣ ਕੇ ਉਹ ਕਹਿੰਦਾ ਹੈ, ਕੋ ਕਾਮਲ ਮੁਝ ਨਹੀਂ ਪਛਾਨਾ, ਮਲਕ ਭਾਗੋ ਤੂੰ ਹੀ ਦੱਸ ਵੀ ਕਿਹੜਾ ਕੋਈ ਕਾਮਲ ਫਕੀਰ ਹੈ, ਮੈਂ ਤਾਂ ਕੋਈ ਜਾਣਿਆ ਪਛਾਣਿਆ ਸਮਝਿਆ ਨਹੀਂ ਹੈ। ਕਹਿਤ ਮਲਕ ਇੱਕ ਨਾਨਕ ਨਾਮੂ, ਉਸ ਵੇਲੇ ਮਲਕ ਭਾਗੋ ਕਹਿਣ ਲੱਗਿਆ ਵੀ ਇੱਥੇ ਕੋਈ ਦਿਨਾਂ ਤੋਂ ਇੱਕ ਆਇਆ ਹੋਇਆ ਨਾਨਕ ਨਾਮ ਦਾ ਫਕੀਰ, ਸੋ ਕਾਮਲ ਸਮਝ ਆਹ ਰਾਮੋ ਕਹਿੰਦੇ ਉਹ ਮੈਂ ਕਾਮਲ ਫਕੀਰ ਹੈ ਤੂੰ ਸਮਝ ਲਾ ਬੜਾ ਸੁੰਦਰ ਤਕੜਾ ਹੀ ਆ ਉਹ ਫਕੀਰ ਦੋਹਰਾ ਬਹੁ ਨਾਰ ਸੁਣ ਹੈ ਨਾ ਗੁਣ ਹੈ ਮਨ ਭਾਈ ਬਾਲਾ ਜੀ ਤਥਾ ਕਬੀਰ ਜੀ ਕਹਿੰਦੇ ਐ ਸਰੋਤਾ ਜਨ ਬਹੁਤੇ ਲੋਕ ਸੁਣਤਾ ਲੈਂਦੇ ਹੈ ਪਰ ਮਨ ਵਿੱਚੋਂ ਕੋਈ ਵਿਚਾਰ ਨਹੀਂ ਕਰਦੇ ਹੁੰਦੇ ਹੈ ਇਹਨੇ ਕੀ ਕਿਹਾ ਠੀਕ ਹੈ ਕਿ ਬੇਠੀਕ ਹੈ ਔਗਣ ਕੈ ਗੁਣ ਰੀਤ ਇਸ ਤਰ੍ਹਾਂ ਨਹੀਂ ਉਹ ਵਿਚਾਰ ਕਰਦੇ ਵੀ ਔਗਣ ਹੋਊਗਾ ਕਿਹਦੇ ਵਿੱਚ ਮੈਨੂੰ ਕੋਈ ਗੁਣ ਰਹੂਗਾ ਗੁਣ ਤੇ ਔਗਣ ਦੀ ਰੀਤੀ ਨੂੰ ਕੋਈ ਨਹੀਂ ਸੋਚਦੇ ਹੁੰਦੇ ਸੁਣ ਕੇ ਐਵੇਂ ਹੀ ਉਹ ਮਗਰ ਲੱਗ ਪੈਂਦੇ ਹਨ ਉਵੇਂ ਕਰਨ ਲੱਗ ਪੈਂਦੇ ਹਨ ਔਗਣ ਹੋਊ ਕਿ ਗੁਣ ਹੋਊਗਾ ਲਾਭ ਹੋਊਗਾ ਨੁਕਸਾਨ ਹੋਊ ਇਸ ਰੀਤੀ ਦਾ ਉਹਨਾਂ ਨੂੰ ਕੋਈ ਵਿਚਾਰ ਨਹੀਂ ਹੁੰਦਾ ਸੁਣ ਕੇ ਹੀ ਐਵੇਂ ਚੱਲ ਪੈਂਦੇ ਕਰਨ ਲੱਗ ਪੈਂਦੇ ਹਨ ਸੰਤ ਗਹੇ ਤੇ ਰੀਝੇ ਉਹਨਾਂ ਮਨੁੱਖਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਸਾਧੂ ਸੰਤ ਉਹਨੂੰ ਪਕੜਿਆ ਹੋਇਆ ਖੁਸ਼ ਹੁੰਦੇ ਭਲਾ ਕਿਦੋਂ ਸੇਵ ਸਹਿ ਪ੍ਰੀਤ ਇਹ ਸਾਧੂਆਂ ਦੀ ਪ੍ਰੀਤੀ ਨਾਲ ਸੇਵਾ ਕਰੀਏ ਤਾਂ ਖੁਸ਼ ਹੁੰਦੇ ਹੈ ਤਾਂ ਉਹਨਾਂ ਕੁਛ ਮਿਲਦਾ ਹੈ ਲੋਕਾਂ ਨੂੰ ਕਈਆਂ ਕਈਆਂ ਨੂੰ ਪਤਾ ਨਹੀਂ ਹੁੰਦਾ ਸੁਣ ਕੇ ਜਿਵੇਂ ਕਵੇ ਉਵੇਂ ਲਾਈ ਲੱਗ ਮਨੁੱਖ ਕਰਨ ਲੱਗ ਪੈਂਦੇ ਹਨ ਜਿਵੇਂ ਆ ਹੁਣ ਮੀਂਹ ਜਿਹਾ ਪੈਂਦਾ ਨਹੀਂ ਸੀ ਕਹਿੰਦੇ ਗੁੱਡੀ ਫੂਕੋ ਬਈ ਕੁੜੀ ਫੂਕਦੇ ਗੁੱਡੀ ਕਾਹਨੂੰ ਫੂਕਣੀ ਹੈ ਜੇ ਮੀਂਹ ਆਏ ਪੈ ਜਾਵੇ ਉਹ ਲਾਈ ਲੱਗ ਲਾਣਾ ਨਾ ਸੁਣ ਲਿਆ ਵੀ ਆਏ ਵਿੱਚੇ ਅਰਦਾਸਾਂ ਪੁੱਠੀਆਂ ਸਿੱਧੀਆਂ ਖਾਧੀਆਂ ਫਿਰ ਕਿਹੜਾ ਪਿਆ ਇਸ ਤਰ੍ਹਾਂ ਲਾਈ ਲੱਗ ਲੋਕਾਂ ਦਾ ਐਸਾ ਹੀ ਹੁੰਦਾ ਵੀ ਜਿਵੇਂ ਕਿ ਉਹ ਭੇਡ ਵਾਂਗੂ ਉੱਧਰ ਨੂੰ ਤੁਰ ਪੈਂਦੇ ਹਨ ਕੱਟੇ ਦੀਆਂ ਪੂਛਾਂ ਬੜ ਬੜ ਕੇ ਇਹਨਾਂ ਨੇ ਕਰਤਾ ਸਭ ਕੁਛ ਭਾਈ ਸੁਣ ਪਠਾਨ ਨੇ ਮਨ ਜ ਪਠਾਏ ਕਹਿੰਦੇ ਪਠਾਨ ਨੇ ਸੁਣ ਕੇ ਨਾ ਮਲਕ ਭਾਗ ਮਗਰ ਲੱਗ ਕੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਕੋਲ ਮਨੁੱਖ ਆਪਣੇ ਸਿਪਾਹੀ ਜੇ ਭੇਜਦੇ ਲਾਲੋ ਸਦਨ ਦਿਸ਼ਾ ਸੋ ਆਏ ਉਹ ਕਹਿੰਦੇ ਫਿਰ ਪਠਾਨ ਦੇ ਭੇਜੇ ਹੋਏ ਸਿਪਾਹੀ ਗੁਰੂ ਨਾਨਕ ਸਾਹਿਬ ਜੀ ਜਿੱਥੇ ਭਾਈ ਲਾਲੋ ਜੀ ਦੇ ਘਰ ਵਿੱਚ ਬੈਠੇ ਉਸ ਤਰਫ ਨੂੰ ਚੱਲ ਕੇ ਆਏ ਹਨ ਕਮਨੇ ਹੋਤੇ ਤਬ ਹੈ ਉਹਦੇ ਆਨਾ ਮਹਾਰਾਜ ਘਰ ਵਿੱਚ ਹੈ ਨਹੀਂ ਸੀ ਉਸ ਵੇਲੇ ਕਹਿੰਦੇ ਉਹ ਜਿੱਥੇ ਰੋੜੀ ਸਾਹਿਬ ਬਾਹਰ ਬਾਹਰ ਗੁਰਦੁਆਰਾ ਬਣਿਆ ਹੋਇਆ ਇੱਧਰ ਨੂੰ ਆਪ ਜੀ ਚਲੇ ਜਾ ਰਹੇ ਸਨ ਕਮਲ ਨੈਣ ਸ੍ਰੀ ਗੁਰਗਤ ਦਾਨਾ ਮੁਕਤੀ ਦਾਤੇ ਹੈ ਕਮਲ ਵਰਗੇ ਸੋਹਣੇ ਸੁੰਦਰ ਨੇਤਰਾਂ ਵਾਲੇ ਹਨ ਕਹਾਂ ਕਿ ਚਲੋ ਭਵਾਲ ਬੁਲਾਏ ਰਸਤੇ ਵਿੱਚ ਜਾਂਦਿਆਂ ਹੋਇਆ ਇਹਨਾਂ ਸਿਪਾਹੀਆਂ ਜੀ ਨੇ ਕਿਹਾ ਚਲੋ ਜੀ ਗੁਰੂ ਨਾਨਕ ਤਬਾ ਫਕੀਰ ਤੁਹਾਨੂੰ ਪਠਾਨ ਰਾਜਾ ਬੁਲਾ ਰਿਹਾ ਕਰ ਹੋ ਨਾਹ ਤੋਂ ਗਹਿਲੇ ਜਾਏ ਤੁਸੀਂ ਨਾ ਨੁੱਕਰ ਜੀ ਕੀਤੀ ਨਾ ਵੀ ਅਸੀਂ ਨਹੀਂ ਜਾਂਦੇ ਅਸੀਂ ਫਿਰ ਤੁਹਾਨੂੰ ਫੜ ਕੇ ਹੱਥ ਕੜੀ ਲਾ ਕੇ ਲੈ ਜਾਵਾਂਗੇ ਕਮਲ ਬਦਨ ਸੁਣ ਕਰ ਤਿੰਨ ਬਾਨੀ ਹਾਂ ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ ਉਹ ਸਿਪਾਹੀਆਂ ਦੀ ਗੱਲਬਾਤ ਜੀ ਸੁਣ ਕੇ ਕਮਨੇ ਸੰਗ ਨਿਰਪਤ ਇਸ ਥਾਨੀ ਜਿੱਥੇ ਕਹਿੰਦੇ ਪਠਾਨਾਂ ਦਾ ਰਾਜਾ ਬੈਠਾ ਉਸ ਸਥਾਨ ਤੇ ਨਾ ਸਿਪਾਹੀ ਨਾਲ ਚਲੇ ਗਏ ਵੈਸੇ ਨਿਕਟ ਜਾਏ ਜਗਤੇਸ਼ਾ ਸੰਸਾਰ ਦੇ ਮਾਲਕ ਉਹ ਪਠਾਣਾ ਦੇ ਰਾਜੇ ਕੋਲ ਜਾ ਬੈਠੇ ਹਨ ਭੁੱਲਿਓ ਦਰਸ ਬਿਲੋਕ ਨਰੇਸ਼ਾ ਸਵੇਰੇ ਜਿਹੜਾ ਰਾਜਾ ਹੈ ਪਠਾਣਾ ਦਾ ਵੇਖ ਕੇ ਦਰਸ਼ਨ ਕਰਕੇ ਉਹ ਬੋਲਿਆ ਹੈ ਭੋ ਫਕੀਰ ਮਮ ਸੁਤ ਕੋ ਰੋਗੂ ਉਹ ਫਕੀਰਾ ਸੁਣ ਲਾ ਮੇਰੇ ਪੁੱਤਰ ਨੂੰ ਰੋਗ ਲੱਗਿਆ ਹੋਇਆ ਦੇਹ ਗਵਾਏ ਕਰੋ ਨੇਹ ਸੋਗੂ ਤੂੰ ਕਾਮਲ ਫਕੀਰ ਆ ਉਹਨੂੰ ਗਵਾ ਦੇ ਤੇ ਇਸ ਤਰ੍ਹਾਂ ਸੋਗ ਤੋਂ ਰਹਿ ਸਾਨੂੰ ਕਰ ਦੇ ਤੰਦਰੁਸਤ ਕਰਕੇ ਨਤ ਰਾਖੋ ਮੈਂ ਕੈਦ ਮਝਾਰਾ ਗੁਰੂ ਨਾਨਕ ਫਕੀਰ ਸੁਣ ਲਾ ਨਹੀਂ ਤਾਂ ਓਨਾ ਚਿਰ ਮੈਂ ਤੁਹਾਨੂੰ ਕੈਦ ਵਿੱਚ ਸੁੱਟ ਕੇ ਰੱਖਾਂਗਾ ਨਹ ਛੋਡਾ ਨਹ ਦਿਓ ਆਹਾਰਾ ਤੁਹਾਨੂੰ ਕਹਿੰਦੇ ਇਸ ਤਰ੍ਹਾਂ ਇੱਥੋਂ ਕੈਦ ਵਿੱਚੋਂ ਛੱਡਾਂਗਾ ਨਾ ਖਾਣ ਲਈ ਤੁਹਾਨੂੰ ਕਹਿੰਦੇ ਭੋਜਨ ਦੇਵਾਂ ਭੁੱਖਾ ਤੇ ਆਇਆ ਮਾਰਾਂਗਾ ਇੱਥੇ ਸੁਣ ਬੋਲੇ ਸ੍ਰੀ ਨਾਨਕ ਬਚਨ ਉਸ ਵੇਲੇ ਹੈ ਤਾਂ ਕਾਮਲੀ ਫਕੀਰ ਸੀ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬੋਲੇ ਤੂੰ ਕਹਿੰਦੇ ਇਸ ਤਰ੍ਹਾਂ ਦਾ ਬਚਨ ਤੂੰ ਭਾ ਮੋਹ ਬੰਦ ਮੈਂ ਪਚਨਾ ਜਿਹੜੇ ਕਾਮਲ ਫਕੀਰ ਹੁੰਦੇ ਆ ਬੇਪਰਵਾਹ ਹੁੰਦੇ ਫਿਰ ਸੱਚੀ ਖਰਾ ਹੀ ਸੁਣਾ ਦਿੰਦੇ ਆ ਮਹਾਰਾਜ ਕਹਿੰਦੇ ਉਹ ਫੁਣਲਾ ਪਠਾਣਾ ਦਾ ਰਾਜਾ ਤਾਂ ਮੋਹਦੇ ਵਜਿਆ ਹੋਇਆ ਕਹਿੰਦੇ ਪਚ ਰਿਹਾ ਖਪ ਰਿਹਾ ਨਾਸ ਹੋ ਰਿਹਾ ਹੈ। ਜਿਸ ਕੋ ਹੱਤ ਨ ਚਾਹਤ ਹੋ ਰੋਗੂ, ਹਾਂ ਜਿਸ ਆਪਣੇ ਪੁੱਤਰ ਦਾ ਮੋਹ ਵਿੱਚ ਪਚਤ ਹੋਇਆ ਹੋਇਆ ਤੂੰ ਰੋਗ ਨਾਸ ਕਰਿਆ ਚਾਹੁੰਦਾ ਸਾਥੋਂ ਕਰਾਇਆ ਚਾਹੁੰਦਾ ਨਿਰੋਗ। ਸੋ ਤੋ ਪਹੁੰਚਤ ਭਾਈ ਅਮ ਲੋਗੂ, ਮੋਹ ਦੇ ਬੰਧਨ ਵਿੱਚ ਪਚਿਆ ਹੋਇਆ ਖਤਮ ਹੋਇਆ ਉਹ ਤਾਂ ਕਹਿੰਦੇ ਜਮਾਂ ਦੇ ਲੋਕ ਵੀ ਜਾ ਪੁੱਜਿਆ ਉਹਦਾ ਧਰਮਰਾਜ ਕੋਲ ਵੀ ਮਰ ਕੇ ਪਹੁੰਚ ਗਿਆ। ਸੁਧ ਨਿਕੇਤ ਕੀ ਲੇ ਹੋ ਮੰਗਾਈ, ਸੱਚ ਨੀ ਨਾ ਆਉਂਦਾ ਸਾਡੇ ਕਹੇ ਤੇ ਫਿਰ ਆਪਣੇ ਘਰ ਦੇ ਵਿੱਚ ਆਪਣੇ ਪੁੱਤਰ ਦੀ ਖਬਰਸਾਰ ਮੰਗਾ ਲਾ। ਨਿਕਟ ਬੈਠ ਕਿਉਂ ਗਾਲ ਬਜਾਈ, ਸਾਡੇ ਕੋਲ ਬੈਠ ਕੇ ਕਿਵੇਂ ਗੱਲ ਜੀ ਬਜਾਉਣਾ, ਕਿਵੇਂ ਗੱਪ ਜੀ ਪੜਦਾ, ਕਿਵੇਂ ਫੜਾ ਜੀਆਂ ਮਾਰਦਾ ਤੂੰ। ਸੁਣ ਬਿਸਮਤ ਘਰ ਨਰਕੋ ਭੇਜਾ, ਮਹਾਰਾਜ ਦੇ ਬਚਨ ਸੁਣ ਕੇ ਹੈਰਾਨ ਜੇ ਹੋਏ ਨੇ। ਇੱਕ ਪੁਰਸ਼ ਨੂੰ ਇਹਨੇ ਘਰ ਵੱਲੋਂ ਭੇਜਿਆ ਵੀ ਪਤਾ ਕਰਕੇ। ਹਿਰਦੈ ਪੀਰ ਜਨ ਫਟਤ ਕਰੇ ਜਾ, ਮਹਾਰਾਜ ਦੇ ਬਚਨ ਸੁਣ ਕੇ ਕਹਿੰਦੇ ਹਿਰਦੇ ਵਿੱਚ ਇੰਨੀ ਪੀੜ ਪੀੜ ਹੋ ਰਹੀ ਹੈ ਜਾਣੀ ਕਾਲ ਜਿਹੀ ਪਾਟ ਰਿਹਾ ਹੈ। ਇਤਨੇ ਮਹਿਮਾਨ ਤਹ ਆਵਾ, ਇੰਨੇ ਨੂੰ ਝਟ ਕਰ ਖਰੋਂ ਘਰੋਂ ਖਬਰ ਸਾਰ ਲੈ ਕੇ ਇੱਕ ਮਨੁੱਖ ਆਇਆ ਹੈ। ਮ੍ਰਿਤਕ ਭਏ ਕੋ ਬਚਨ ਸੁਣਾਵਾ, ਆਇਆ ਸਵਾਰ ਬਚਨ ਸੁਣਾਇਆ ਵੀ ਹੈ ਪਛਾਣ ਰਾਜਾ ਜੀ ਤੁਹਾਡਾ ਪੁੱਤਰ ਤਾਂ ਮਰ ਗਿਆ ਚੜਾਈ ਕਰ ਗਿਆ ਹੈ। ਸੁਣ ਤੋ ਭਇਓ ਸੋ ਬਿਕਲ ਨਰੇਸ਼ਾ, ਆਇਓ ਸੁਣ ਕੇ ਜਿਹੜਾ ਉਹ ਪਠਾਣਾ ਦਾ ਰਾਜਾ ਪਠਾਣ ਬਹੁਤ ਵਿਆਕਲ ਹੋ ਗਿਆ ਹੈ। ਉੱਠ ਆਏ ਸ੍ਰੀ ਪ੍ਰਭ ਜਗਤੇਸ਼ਾ, ਜਗਤ ਦੇ ਮਾਲਕ ਉਸ ਵੇਲੇ ਉੱਥੋਂ ਉੱਠ ਕੇ ਵਾਪਸ ਮੁੜੇ ਆਏ ਹਨ। ਸਹਿਜ ਸੁਭਾਏ ਗਏ ਉਦਿਆਨਾ, ਸਹਿਜ ਸੁਭਾਏ ਉਸ ਵੇਲੇ ਜਿੱਥੇ ਉਹ ਬਾਰ ਬਾਰ ਬੀਆਬਾਨ ਹੈ ਉਧਰ ਨੂੰ ਚਲੇ ਗਏ ਹਨ। ਯੋਹਾਨ ਜਿਨ ਮਾਨੀ ਮਨ, ਇਹਨਾਂ ਨੇ ਕਹਿੰਦੇ ਮਾਨੀਆਂ ਦਾ ਹੰਕਾਰੀਆਂ ਦਾ ਜਿਹੜਾ ਮਨ ਹੰਕਾਰ ਨਾਸ ਕੀਤਾ ਹੈ ਉਹ ਹੰਕਾਰ ਜਾ ਦੂਰ ਕਰਕੇ ਚਲੇ ਗਏ ਜੰਗਲ ਵੱਲ ਨੂੰ। ਭਾਈ ਮਨੀਸ਼ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ ਜਿਹੜੀ ਪਹਿਲੀ ਵਾਰ ਹੈ ਉਹਦੇ 'ਤੇ ਕਈ ਸਾਖੀਆਂ ਲਿਖੀਆਂ ਹੈ। ਉਹ ਭਾਈ ਮਨੀ ਸਿੰਘ ਜੀ ਨੇ ਥੋੜ੍ਹਾ ਜਿਹਾ ਵਿਸਥਾਰ ਨਾਲ ਪ੍ਰਸੰਗ ਲਿਖਿਆ ਆਪਣੀ ਜਨਮ ਸਾਖੀ ਵਿੱਚ ਭਾਈ ਵਾਰਾਂ ਦੀ ਟੀਕਾ ਕਰਦਿਆਂ ਹੋਇਆਂ ਵੀ ਇਸ ਤਰ੍ਹਾਂ ਵੀ ਇਕੱਲੇ ਗੁਰੂ ਮਹਾਰਾਜ ਜੀ ਫਕੀਰ ਨਹੀਂ ਫੜੇ ਸੀ, ਇਹਨਾਂ ਤੋਂ ਬਗੈਰ ਕਹਿੰਦੇ 1100 ਫਕੀਰ ਹੋਰ ਮੁਸਲਮਾਨਾਂ ਦਾ ਫੜਿਆ ਸੀ, ਜੇਲ੍ਹ 'ਚ ਡੱਕਿਆ ਹੋਇਆ ਸੀ। ਅਤੇ ਜਦੋਂ ਇਹ ਮਰਗ ਭਾਗੋ ਹੈ ਇਹਦੇ ਕੋਲ ਵੀ ਇਹਨੇ ਗੱਲ ਕੀਤੀ ਵੀ ਇੰਨੇ ਫੜੇ ਹੋਏ ਹੈ ਅਤੇ ਫਿਰ ਵੀ ਗੱਲ ਨਹੀਂ ਬਣੀ ਹੈ। ਇਹ ਕਹਿਣ ਲੱਗਿਆ ਵੀ ਕਾਮਲ ਨਹੀਂ, ਕੋਈ ਪੂਰਾ ਨਹੀਂ ਹੈ। ਕਹਿੰਦੇ ਫਿਰ ਪੂਰਾ ਕੌਣ ਹੈ? ਫਿਰ ਮਹਾਰਾਜ ਦਾ ਨਾਂ ਲੈਤੇ ਨੇ ਮਰਗ ਭਾਗੋ ਨੇ ਵੀ ਪੂਰੇ ਉਹ ਹੈ। ਇਹਨਾਂ ਨੂੰ ਫੜ ਕੇ ਤੂੰ ਗ੍ਰਿਫਤਾਰ ਕਰ, ਜੇ ਸੁੱਟ ਅਤੇ ਫਿਰ ਉਹ ਜਿਉਂਦਾ ਕਰ ਦੇਣਗੇ ਔਖੇ ਹੋਏ। ਜਦੋਂ ਮਹਾਰਾਜ ਇਸ ਤਰ੍ਹਾਂ ਉਹ ਬਚਨ ਕਹਿ ਕੇ ਚੱਲੇ ਸਨ ਅਤੇ ਫਿਰ ਜਿਹੜੇ ਫਕੀਰ ਸੀ ਨਾ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਤਾਂ ਚੱਲੇ ਦਾ ਪੁੱਤ ਮਾਰ ਕੇ ਅਤੇ ਸਾਨੂੰ ਕੌਣ ਛਡਾਓ? ਹੁਣ ਸਾਨੂੰ ਛਡਾਓ, ਅਸੀਂ ਤਾਂ ਫਸੇ ਇੱਥੇ। ਇਹਨੇ ਕਹਿਣਾ ਵੀ ਇਹਨੂੰ ਜਿਉਂਦਾ ਕਰੋ, ਸਾਥੋਂ ਜਿਉਂਦਾ ਹੋਣਾ ਨਹੀਂ, ਤੁਸੀਂ ਸਭ ਕੁਛ ਕਰ ਸਕਦੇ ਹੋ। ਉਹ ਜਦੋਂ 1100 ਫਕੀਰਾਂ ਨੇ ਮਹਾਰਾਜ ਕੋਲ ਬੇਨਤੀ ਕੀਤੀ, ਇਹਨੇ ਨੂੰ ਫਿਰ ਜਿਹੜਾ ਇਹ ਪਠਾਨ ਰਾਜਾ ਇਹ ਵੀ ਆ ਕੇ ਮਹਾਰਾਜ ਦੀ ਚਰਨ ਛਰਨ ਪੈ ਗਿਆ। ਕਹਿੰਦੇ ਮਹਾਰਾਜ ਜੇ ਤੁਹਾਡੇ ਬਚਨ ਨਾਲ ਮੇਰਾ ਪੁੱਤਰ ਮਰ ਸਕਦਾ ਹੈ, ਤੁਹਾਡੇ ਬਚਨ ਨਾਲ ਜਿਉਂਦਾ ਵੀ ਹੋ ਸਕਦਾ ਹੈ। ਕਿਰਪਾ ਕਰੋ ਮਹਾਰਾਜ, ਮੈਂ ਭੁੱਲ ਗਿਆ, ਇਹ ਮਹਾਂਮੂਰਖ ਦੇ ਮਗਰ ਲੱਗ ਗਿਆ, ਤੁਹਾਨੂੰ ਮਹਾਰਾਜ ਕਾਮਲਾ ਨੂੰ ਫੜ ਲਿਆ, ਤੁਹਾਡੇ 'ਤੇ ਰੋਹਬ ਮਾਰਿਆ, ਅਤੇ ਮਹਾਰਾਜ ਇਹਨੂੰ ਜਿਉਂਦਾ ਕਰ ਦਿਓ। ਗੁਰੂ ਮਹਾਰਾਜ ਦੀ ਮੌਜ ਹੈ, ਕਹਿੰਦੇ ਵੀ ਚੰਗਾ ਜੇ ਆਪਣੇ ਪੁੱਤਰ ਨੂੰ ਤੂੰ ਜਿਉਂਦਾ ਕਰਨਾ ਹੈ ਨਾ, ਆ ਜਿਹੜਾ 1100 ਫਕੀਰ ਫੜਿਆ ਇਹਨੂੰ ਰਿਹਾ ਕਰਕੇ ਨਾ ਵਾਰੀ ਵਾਰੀ ਆਪਣੇ ਪੁੱਤਰ ਨੂੰ ਇਹਦੇ ਚਰਨਾਂ 'ਤੇ ਮੱਥਾ ਟਿਕਾ, ਇਹਨਾਂ ਨੇ ਚਰਨ ਛੁਹਾ, ਇਹਦਾ ਸਿਰ ਸੁਹਾ ਉਹਨਾਂ ਨੂੰ, ਇਹ ਜਿਉਂਦਾ ਹੋ ਜਾਏਗਾ। ਇਸ ਤਰ੍ਹਾਂ ਫਿਰ ਮਹਾਰਾਜ ਦਾ ਬਚਨ ਮੰਨ ਕੇ ਇਹ ਜਿੰਨੇ 1100 ਫਕੀਰ ਫੜੇ ਸੀ ਰਿਹਾ ਕਰਕੇ ਜੇਲ੍ਹ 'ਚੋਂ ਕੁਟਾ ਕੇ ਆਪਣੇ ਮਰੇ ਪੁੱਤਰ ਦਾ ਮੱਥਾ ਉਹਨਾਂ ਦੇ ਚਰਨਾਂ 'ਤੇ ਰੱਖ ਰਿਹਾ ਹੈ। ਜਦੋਂ ਗੁਰੂ ਮਹਾਰਾਜ ਦੇ ਚਰਨਾਂ 'ਤੇ ਲਿਆ ਕੇ ਉਹ ਪੁੱਤਰ ਦਾ ਸੀਸ ਰੱਖਿਆ, ਉਹ ਪੁੱਤਰ ਜੀ ਪਿਆ ਹੈ। ਫਿਰ ਇਹ ਪਠਾਨ ਵੀ ਮਹਾਰਾਜ ਦਾ ਸ਼ਰਧਾਲੂ ਬਣ ਗਿਆ। ਉਦੋਂ ਬਾਅਦ ਫਿਰ ਇਹ ਮਲਕ ਭਾਗੋ ਵੀ ਸਿੱਧਾ ਹੋ ਗਿਆ ਸੀ, ਇਹ ਵੀ ਮਹਾਰਾਜ ਦਾ ਸ਼ਰਧਾਲੂ ਜਿਹਾ ਬਣ ਗਿਆ ਸੀ। ਇਸ ਤਰ੍ਹਾਂ ਈਰਖਾ ਦਵਾਈ ਛੱਡ ਕੇ ਮਹਾਰਾਜ ਦੀ ਸੇਵਾ ਵਿੱਚ ਹੀ ਜੁਟ ਗਿਆ ਸੀ। ਵਿੱਚੇ ਪਠਾਨ ਵਿੱਚੋਂ ਮਲਕ ਭਾਗੋ ਵੀ ਉਸ ਪ੍ਰਕਾਰ ਤਹ ਸਮਾਂ ਬਿਤਾਵਾ। ਇਸ ਤਰ੍ਹਾਂ ਕਹਿੰਦੇ ਜਿਹੜਾ ਸਮਾਂ ਗੁਰੂ ਮਹਾਰਾਜ ਨੇ ਉੱਥੇ ਬਿਤਾਇਆ ਲੰਘਾਇਆ ਹੈ। ਚੰਨ ਦੁੱਖ ਬਨ ਕੋ ਜੋ ਗੁਰ ਦਾਵਾ। ਜੋ ਕਹਿੰਦੇ ਆਪਣੇ ਸੇਵਕਾਂ ਦਾ ਜਿਹੜਾ ਦੁੱਖ ਹੈ ਉਹ ਜੰਗਲ ਵਾਂਗ ਹੈ, ਉਹਨੂੰ ਦਗਧ ਵਸ ਕਰਨ ਵਾਸਤੇ ਜੋ ਗੁਰੂ ਨਾਨਕ ਸਾਹਿਬ ਦਾਵਾ ਅਗਨੇ ਹੈ, ਜਿਵੇਂ ਜੰਗਲ ਦੀ ਅੱਗ ਹੁੰਦੀ ਹੈ ਨਾ, ਜੰਗਲ ਨੂੰ ਸਾਲ ਕੇ ਰੱਖ ਦਿੰਦੀ ਹੈ, ਉਹ ਜਿਹੜੇ ਸੇਵਕਾਂ ਦੇ ਦੁੱਖ ਹੈ ਇਹ ਜੰਗਲ ਵਾਂਗ ਹੈ, ਇਹਨੂੰ ਸਾਲਣ ਵਾਸਤੇ ਆਪ ਦਾਵਾ ਅਗਨੀ ਵਰਤ ਹਨ। ਲਾਲੋ ਆਲੇ ਰਹਿਣ ਗੁਜ਼ਾਰ। ਗੁਰੂ ਮਹਾਰਾਜ ਦੀ ਮੌਜ ਹੈ, ਲਾਲੋ ਜੀ ਦੇ ਘਰ ਦੇ ਵੀ ਰਾਤ ਬਤੀਤ ਕਰਦੇ ਹੈ। ਭੋਰ ਹੋਤ ਉਦਿਆਨ ਪਧਾਰ। ਸਵੇਰ ਹੋ ਜਾਂਦੀ ਉਹ ਸਵੇਰੇ ਉੱਠ ਕੇ ਬਾਹਰ ਬਾਹਰ ਜੰਗਲ ਵੱਲ ਨੂੰ ਚਲੇ ਜਾਂਦੇ ਹਨ। ਦੋਹਰਾ ਪਦ ਪੰਕਜ ਕੀ ਪਾਸ ਬਰ। ਜੀ ਕਹਿੰਦੇ ਹੇ ਸਰੋਤਾ, ਜਿਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੀ ਜਿਹੜੀ ਧੂੜੀ ਹੈ ਉਹ ਬਹੁਤ ਹੀ ਵਰਗੀਏ ਸ੍ਰੇਸ਼ਟ ਹੈ। ਪਰਮ ਮਨੋਗ ਪਰਾਗ। ਬਹੁਤ ਹੀ ਮਨ ਨੂੰ ਕਹਿੰਦੇ ਸੁੰਦਰ ਲੱਗਣ ਵਾਲੀ, ਜਿਵੇਂ ਕਮਲ ਦੇ ਉੱਪਰ ਪਰਾਗ ਹੁੰਦੀ ਹੈ, ਉਤਰੀਆ ਵਿੱਚ ਸੁਗੰਧੀ ਮਈ ਧੂੜਾ ਜਿਹਾ ਹੁੰਦਾ, ਇਸ ਤਰ੍ਹਾਂ ਦੀ ਹੈ ਬੜੀ ਧੂੜੀ ਵਾਂਗ ਪਰਾਗ ਵਾਂਗ ਹੀ ਗੁਰੂ ਨਾਨਕ ਦੇ ਚਰਨਾਂ ਦੀ ਧੂੜ। ਨਿਜ ਮਨ ਮਦ ਬੁਲਵਾਏ ਕੈ। ਮੇਰਾ ਕਵੀ ਦਾ ਜਿਹੜਾ ਆਪਣਾ ਮਨ ਹੈ ਇੱਕ ਭੋਰੇ ਵਾਂਗ ਹੈ, ਮਹਾਰਾਜ ਦੇ ਚਰਨਾਂ ਕਮਲਾਂ ਦੀ ਧੂੜ ਰੂਪ ਪਰਾਗ ਉੱਪਰ ਲਵਾਏ, ਮਾਨ ਕਰਕੇ ਲਟੂ ਕਰਕੇ ਕਹੋ ਕਥਾ ਅਨੁਰਾਗ। ਮਹਾਰਾਜ ਦੀ ਬਹੁਤ ਹੀ ਪ੍ਰੇਮ ਪਿਆਰ ਵਾਲੀ ਜਿਹੜੀ ਕਥਾ ਹੈ ਉਸਨੂੰ ਮੈਂ ਕਵੀ ਸੰਤੋਖ ਸਿੰਘ ਕਹਿੰਦਾ ਹਾਂ, ਤੁਸੀਂ ਸਰੋਤਾ ਜਨੋ ਸੁਣੋਗਲੀ ਕਥਾ ਪ੍ਰੇਮ ਪਿਆਰ ਵਾਲੀ। ਚੌਪਈ ਬਾਲਾ ਕਹਿਤ ਸੁਨਤ ਸ੍ਰੀ ਅੰਗਦ। ਭਾਈ ਬਾਲਾ ਜੀ ਕਹਿੰਦੇ ਹਨ, ਹੇ ਗੁਰੂ ਅੰਗਦ ਸਾਹਿਬ ਜੀ ਸੁਣੋ, ਸ੍ਰੀ ਗੁਰ ਕਥਾ ਦੈਵ ਦੈ ਸੰਪਦ। ਨਾਨਕ ਸਾਹਿਬ ਦੀ ਕਥਾ ਹੈ, ਉਹ ਕਹਿੰਦੇ ਦੈਵੀ ਸੰਪਦਾ ਬਖਸ਼ਣ ਵਾਲੀ, ਜਿੰਨੇ ਚੰਗੇ ਗੁਣ ਹੈ ਉਹਨਾਂ ਨੂੰ ਬਖਸ਼ਣ ਵਾਲੀ ਹੈ। ਤ੍ਰਿਪਤ ਨ ਹੋਤ ਸਰਵਨ ਪੁੱਟ ਪੀਏ। ਅੰਗਦ ਸਾਹਿਬ ਮਹਾਰਾਜ ਜੀ ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਥਾ ਰੂਪੀ ਅੰਮ੍ਰਿਤ ਹੈ, ਇਹਨੂੰ ਕੰਨਾਂ ਰੂਪੀ ਡੁੰਨਿਆਂ ਨਾਲ ਪੀਂਦੇ ਹਨ, ਸ਼ਰਨ ਰੂ ਛਕਦੇ ਹਨ, ਪਰ ਰਜਦੇ ਨਹੀਂ, ਤ੍ਰਿਪਤ ਨਹੀਂ ਹੁੰਦੇ ਹਨ। ਜੇ ਨਾਨਕ ਅਸਥਾਨੀ ਥੀ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਬਿਰਾਜਮਾਨ ਹੋਏ ਗੁਰੂ ਅੰਗਦ ਸਾਹਿਬ ਮਹਾਰਾਜ ਜੀ। ਵਿਦਤਨ ਕਰਤ ਕਲਾ ਜਿਨ ਗੋਈ। ਜਿਸ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਕਲਾ ਨੂੰ, ਸ਼ਕਤੀ ਨੂੰ ਲੁਕਾਇਆ ਹੋਇਆ, ਬਿਲਕੁਲ ਵੀ ਪ੍ਰਗਟ ਨਹੀਂ ਕਰ ਰਹੇ ਕਿਸੇ ਵਿੱਚ। ਸੁਣ ਹੈ ਅਜਾਨ ਸਮਾਨੰਗ ਸੋਈ। ਹਾਂ, ਜਿਹੜੇ ਕੋਈ ਮਹਾਰਾਜ ਕਥਾ ਸੁਣਦੇ, ਜਿਵੇਂ ਕੋਈ ਬਹੁਤ ਅਣਜਾਣ ਜਾ ਹੁੰਦਾ, ਜਿਵੇਂ ਮਹਾਰਾਜ ਦੇ ਸੰਬੰਧ ਵਿੱਚ ਕੋਈ ਪਤਾ ਹੀ ਨਹੀਂ ਹੁੰਦਾ ਗੁਰੂ ਅੰਗਦ ਸਾਹਿਬ ਜੀ ਨੂੰ, ਇਸ ਤਰ੍ਹਾਂ ਕਥਾ ਸੁਣਦੇ ਆ ਸਰੋਤੇ ਬਣ ਕੇ। ਤ੍ਰਿਕਾਲ ਅਗ ਦਰਸ਼ੀ ਸਭ ਜਨ। ਗੁਰੂ ਅੰਗਦ ਸਿੰਘ ਜੀ ਤ੍ਰਿਕਾਲ ਦਰਸ਼ੀ ਹੈ, ਤਿੰਨਾਂ ਲੋਕਾਂ ਨੂੰ ਜਾਣਨ ਵਾਲੇ ਆ, ਸਭ ਕੁਝ ਸਮਝਦੇ ਹਨ। ਗੁਪਤ ਵਿਦਤ ਨਿਜ ਹਿਰਦੈ ਪਛਾਣ। ਤਿੰਨਾਂ ਸਮਿਆਂ ਦੀ ਜਾਣ, ਜੇ ਕਿਸੇ ਦੇ ਅੰਦਰ ਗੁਪਤ ਫੁਰਨ ਹੈ ਜਾਂ ਪ੍ਰਗਟ ਹੈ, ਉਹਨੂੰ ਸਭ ਕੁਝ ਆਪ ਜਾਣਦੇ ਹਿਰਦੇ ਵਿੱਚ। ਜੋ ਸਾਂਗੀ ਬਹੁ ਭੇਖ ਕਰੇ। ਇਸ ਤਰ੍ਹਾਂ ਕਹਿੰਦੇ ਜਿਹੜਾ ਸਵਾਂਗ ਧਾਰੀਆ ਪੁਰਖ ਹੈ, ਉਹ ਬਹੁਤ ਤਰ੍ਹਾਂ ਦਾ ਵੇਖ ਜਾ ਕਰ ਲੈਣਾ, ਸਵਾਂਗ ਜੇ ਭੇਖ ਜੇ ਧਾਰ ਲੈਂਦਾ ਹੁੰਦਾ ਹੈ। ਏਕ ਜੋਤ ਦਸ ਰੂਪ ਤਰੇ। ਐਵੇਂ ਗੁਰੂ ਨਾਨਕ ਸਾਹਿਬ ਇੱਕੋ ਜੋਤ ਰੂਪ ਹੈ, ਦਸ ਰੂਪ ਜ਼ਰੂਰ ਧਾਰਨ ਕੀਤੇ ਹੈ, ਦਸ ਜਾਮੇ ਪਹਿਰੇ ਹੈ, ਸਵਾਂਗ ਹੀ ਹੈ, ਦਸ ਭੇਖ ਤਾਰੇ ਹੈ, ਉਹ ਜੋਤ ਇੱਕੋ ਹੀ ਅੰਦਰ। ਆਪਣਾ ਆਪ ਨ ਕਬ ਹੈ ਜਨਾਇਓ। ਆਪਣਾ ਆਪ ਕਦੇ ਗੁਰੂ ਅੰਗਦ ਸਾਹਿਬ ਜੀ ਨੇ ਨਹੀਂ ਜਨਾਇਆ ਹੈ। ਭਗਤ ਰੂਪ ਧਾਰ ਭਗਤ ਕਹਾਇਓ। ਭਗਤੀ ਦਾ ਸਰੂਪ ਧਾਰਨ ਕੀਤਾ, ਜਿਸ ਕਰਕੇ ਆਪਣੇ ਆਪ ਨੂੰ ਭਗਤੀ ਕਹਾਇਆ ਪਰਮੇਸ਼ਰ ਦੇ। ਦੋਹਰਾ ਸਾਂਗੀ ਪਾਛਲ ਵੇਖ ਕੋ। ਇਸ ਤਰ੍ਹਾਂ ਜਿਹੜਾ ਸਵਾਂਗ ਧਾਰੀ ਹੈ ਉਹ ਪਹਿਲਾਂ ਜਿਹੜਾ ਕੋਈ ਭੇਖ ਧਾਰਿਆ ਹੁੰਦਾ ਹੈ ਕਬ ਨਾ ਬਤਾਵੇ ਹਸੂਏ, ਜਦੋਂ ਕਹਿੰਦੇ ਹੋਰ ਦੂਜਾ ਸਵਾਂਗ ਜਿਹਾ ਧਾਰ ਕੇ ਦਿਖਾਉਂਦਾ, ਭੇਖ ਜਿਹਾ ਧਾਰ ਕੇ ਹੁੰਦਾ, ਪਹਿਲਾਂ ਨਹੀਂ ਉਹ ਕਦੇ ਦੱਸਦਾ ਹੁੰਦਾ ਵੀ ਪਹਿਲਾਂ ਮੈਂ ਇਹੋ ਜਿਹਾ ਸੀ, ਹੁਣ ਬਈ ਮੈਂ ਆ ਹਾਂ। ਉਹ ਜਾਣੀ ਜਿਹੜਾ ਕੋਈ ਭੇਖ ਲਿਬਾਸ ਧਾਰ ਧਾਰ ਕੇ ਤਮਾਸ਼ਾ ਜਿਹਾ ਦਿਖਾਉਣ ਵਾਲਾ, ਕਿਤੇ ਪਾਤਸ਼ਾਹ ਬਣ ਕੇ ਆ ਜਾਂਦਾ, ਕਿਤੇ ਲੱਕੜਹਾਰਾ ਬਣ ਕੇ ਆ ਜਾਂਦਾ, ਕਿਤੇ ਦੁਖੀ ਬਣ ਕੇ ਆ ਜਾਂਦਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਉਹ ਆਪਣੇ ਆਪ ਨੂੰ ਵੀ ਪਹਿਲੇ ਭੇ ਮੈਂ ਹੀ ਆਹ ਭੇਖ ਧਰ ਕੇ ਆਇਆ ਸੀ ਰਾਜਾ, ਹੁਣ ਮੈਂ ਹੀ ਆ ਦੁਖੀ ਬਣ ਕੇ ਆ ਗਿਆ। ਜਿਵੇਂ ਉਹ ਦੱਸਦਾ ਨੀ ਨਾ ਹੁੰਦਾ ਕਿਵੇਂ ਵੀ ਵੇਖ ਧਰੇ ਜਸ ਕ੍ਰਿਤ ਤਸ, ਇਸ ਤਰ੍ਹਾਂ ਦਾ ਸਵਾਂਗੀ ਤਮਾਸ਼ਗੀਰ ਉਹ ਭੇਖ ਧਾਰਦਾ, ਉਹ ਜਾਂ ਕਰਤੱਬ ਉਹ ਕਰਦਾ ਹੁੰਦਾ। ਜੇ ਰਾਜੇ ਦਾ ਕਰਦਾ ਤਾਂ ਪੁਕਾਰ ਸੁਣਦਾ ਹੁੰਦਾ, ਜੇ ਗਰੀਬ ਦਾ ਧਾਰਦਾ ਤੇ ਗਰੀਬ ਬਣ ਕੇ ਫਰਿਆਦ ਜੀ ਕਰਦਾ ਹੁੰਦਾ। ਇਹ ਜਾਣਨਾ ਹੈ ਸਭ ਕੋ, ਇਹ ਕਹਿੰਦੇ ਸਾਰੇ ਲੋਕ ਸਿਆਣੇ ਜਾਣਦੇ ਹੁੰਦੇ ਵੀ ਜਿਹੜਾ ਤਮਾਸ਼ਗੀਰ ਹੈ ਜਿਹੋ ਜਿਹਾ ਭੇਖ ਧਾਰਦਾ ਹੁੰਦਾ, ਉਹੋ ਜਿਹਾ ਬੋਲਦਾ ਚੱਲਦਾ, ਉਹੀ ਜੀ ਕਿਰਿਆ ਕਰਦਾ ਹੁੰਦਾ ਉਹ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਭਈ ਏਮਨਾ ਵਾਦ ਮਹਿ, ਬਾਲਾ ਜੀ ਕਹਿੰਦੇ ਇਸ ਤਰ੍ਹਾਂ ਏਮਨਾ ਵਾਦ ਸਾਹਿਬ ਦੇ ਵਿੱਚ ਹੋਈ ਇਹ ਵੇਦ ਕਥਾ ਸੁਜਾਨ, ਸੁਗਰ ਸੁਜਾਨ ਗੁਰੂ ਨਾਨਕ ਸਾਹਿਬ ਦੀ ਸੋਹਣੀ ਕਥਾ। ਆਪ ਤਲਵੰਡੀ ਕੀ ਕਹਾ, ਕਹਿੰਦੇ ਭਾਈ ਬਾਲਾ ਜੀ ਹੁਣ ਕੁਝ ਕੁ ਜਿਹੜੀ ਕਥਾ ਹੈ ਨਾ ਰਾਏ ਭੋਏ ਦੀ ਤਲਵੰਡੀ ਦੀ ਮੈਂ ਸੁਣਿਆ ਦਇਆ ਨਿਦਾਨ, ਸੁਣੀਏ ਦਇਆ ਨਿਦਾਨ। ਜਿੱਥੇ ਨੰਨੇ ਨੇ ਸਿਆਰੀ ਅੱਗੇ ਜਈਆ ਹੋਵੇ ਨਾ ਦਲਾਈਆਂ, ਉੱਥੇ ਪਿਆਰੀ ਬੋਲਦੀ ਹੁੰਦੀ ਹੈ, ਜਿਵੇਂ ਚੌਪੀ ਦੇ ਵਿੱਚ ਅਮਰੀ ਕਰੋ ਹਾ ਦਰਸ਼ ਸੇਵਕ ਸਿੱਖ ਹਮਾਰੇ ਤਾਰ ਗਿਆ ਮਰ ਗਿਆ ਕਰਦੇ ਜਾਂ ਉਬਰ ਗਿਆ ਨਵਰ ਗਿਆ ਕਰਦੇ, ਉਹੀ ਇਹ ਹੈ। ਇੱਥੇ ਬਿਹਾਰੀ ਰੂਪ ਦੇ ਵਿੱਚ ਬੋਲਣਾ ਹੈ, ਸੁਣੀਐ ਦਇਆ ਨਿਦਾਨ, ਹੇ ਕਿਰਪਾ ਦਇਆ ਦੇ ਖਜ਼ਾਨੇ ਗੁਰੂ ਅੰਗਦ ਸਾਹਿਬ ਜੀ, ਸੁਣੀਏ ਰਾਏ ਭੋਏ ਦੀ ਤਲਵੰਡੀ ਦੀ ਕਥਾ। ਚੌਪਈ ਬਾਲਾ ਧਰ ਧਿਆਨ ਸੁਖ ਰਾਸੂ, ਭਾਈ ਬਾਲਾ ਜੀ ਜੋ ਸੁਖਾਂ ਦੇ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ, ਉਹਨਾਂ ਦਾ ਧਿਆਨ ਧਰ ਕੇ ਉਚਰਨ ਲੱਗਾ ਬਹੁਰ ਇਤਿਹਾਸ, ਗੁਰੂ ਅੰਗਦ ਸਾਹਿਬ ਜੀ ਦੇ ਪਾਸ ਬੈਠਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਚਾਰਨ ਲੱਗ ਪਿਆ, ਕਥਾ ਸੁਣਾਉਣ ਲੱਗ ਪਿਆ। ਪੂਰਬ ਤਲਵੰਡੀ ਹਾ ਆਇਓ, ਇਹ ਗੁਰੂ ਅੰਗਦ ਸਾਹਿਬ ਜੀ ਮੈਂ ਸੁਲਤਾਨਪੁਰ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਲੈ ਕੇ ਆਪਣੇ ਰਾਏ ਭੋਏ ਤਲਵੰਡੀ ਜਨਮ ਨਗਰ ਵਿੱਚ ਆ ਗਿਆ ਸੀ। ਕਾਲੂ ਕੋ ਕਹਿ ਜਾਏ ਸੁਣਾਇਓ, ਗੁਰੂ ਅੰਗਦ ਸਾਹਿਬ ਜੀ ਜਦੋਂ ਮੈਂ ਰਾਏ ਭੋਏ ਦੀ ਤਲਵੰਡੀ ਆਪਣੇ ਜਨਮ ਨਗਰ ਆਇਆ ਸੀ, ਅਤੇ ਕਿਸੇ ਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਾਲੂ ਜੀ ਨੇ ਮੇਰੇ ਆਉਣ ਸੰਬੰਧੀ ਸੁਣਾ ਦਿੱਤਾ ਸੀ। ਸੁਣ ਕਰ ਤੂਰਨ ਆਵਾ ਧਾਈ, ਇਉਂ ਕਹਿੰਦੇ ਕਿਸੇ ਤੋਂ ਸੁਣ ਕੇ ਕਾਲੂ ਕਹਿੰਦੇ ਮੇਰੇ ਘਰ ਦੇ ਵਿੱਚ ਧਾਵਾ ਕਰਕੇ ਦੌੜਦਾ ਆਇਆ ਸੀ। ਪੂਜਨ ਲੱਗਾ ਕੁਸ਼ਲ ਮੁਝ ਤਾਈ, ਮੇਰੇ ਤਾਈ ਗੁਰੂ ਨਾਨਕ ਸਾਹਿਬ ਆਪਣੇ ਸਪੁੱਤਰ ਦੀ ਸੁੱਖ ਸਾਂਦ ਰਾਜੀ ਖੁਸ਼ੀ ਪੁੱਛਣ ਲੱਗ ਪਿਆ। ਤੇ ਘਰ ਕੁਸ਼ਲ ਨਾਨਕੀ ਕੀ ਤਬ, ਮੈਂ ਭਾਈ ਬਾਲੇ ਨੇ ਹੇ ਗੁਰੂ ਅੰਗਦ ਸਾਹਿਬ ਜੀ ਪਹਿਲਾਂ ਤਾਂ ਨਾਨਕੀ ਜੀ ਵਾਲੀ ਖੁਸ਼ੀ ਦੱਸਣਾ ਕੀਤੀ, ਉਹ ਨਾਨਕ ਬਿਰਤਾਂਤ ਭਨਿਓ ਸਭ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਪ੍ਰਸੰਗ ਕਾਲੂ ਨੇ ਕਹਿ ਦਿੱਤਾ। ਰਹੇ ਤੀਨ ਦਿਨ ਸਰਤਾ ਮਾਹੀ, ਦੱਸਿਆ ਕਾਲੂ ਜੀ ਨੇ ਵੀ ਤੇਰੇ ਸਪੁੱਤਰ ਤਿੰਨ ਕੁ ਦਿਨ ਤਾਂ ਬਈ ਨਦੀ ਵਿੱਚ ਰਹੇ, ਨਿਕਸੇ ਬਾਹਰ ਕਰੀ ਕ੍ਰਿਤ ਨਾਹੀ, ਫਿਰ ਕਹਿੰਦੇ ਉੱਥੋਂ ਬਾਹਰ ਨਿਕਲੇ ਆਏ ਤੇ ਫਿਰ ਮੋਦੀ ਖਾਨੇ ਦਾ ਕੰਮ ਉਹਨਾਂ ਨੇ ਕੋਈ ਨੀ ਕੀਤਾ ਕਤਰਿਆ, ਆਪਨ ਕੋ ਸਭ ਦਰਬ ਲੁਟਾਇਆ, ਆਉਂਦਿਆਂ ਸਾਰਾ ਆਪਣਾ ਹੱਟ ਦਾ ਜਿੰਨਾ ਸੌਦਾ ਪਿਆ ਸੀ ਸਾਰਾ ਲੁਟਾ ਤਾ, ਗਰੀਬਾਂ ਨੂੰ ਕਿਹਾ ਜਿਸੇ ਦਾ ਜੀ ਕਰਦਾ ਚੁੱਕ ਲੋ ਆਪੇ ਹੀ। ਤਬ ਹੈ ਨਵਾਬ ਹਿਸਾਬ ਕਰਾਇਆ, ਵੀ ਕਾਲੂ ਜਿਹੜਾ ਨਵਾਬ ਦੌਲਤ ਖਾਏ ਉਹਨੇ ਕਹਿੰਦੇ ਇਸ ਤਰ੍ਹਾਂ ਹਿਸਾਬ ਕਿਤਾਬ ਕਰਾਇਆ ਸੀ। ਦੋਹਰਾ ਨਿਕਸੇ ਬਾਕੀ ਸਾਤ ਸਹਿ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ 760 ਜਿਹੜੇ 60 ਰੁਪਈਏ ਨਵਾਬ ਨਹੀਂ ਵਾਧੇ ਦੇ ਨਿਕਲੇ ਆਏ, 60 ਰਜਤ ਪਾਣ ਔਰ ਕਹਿੰਦੇ ਉੱਪਰ 60 ਰੁਪਈਏ ਅਰਧ ਲਏ ਮੂਲੇ ਤਬੇ। ਵੇ ਕਾਲੂ ਤੇਰਾ ਜਿਹੜਾ ਕੁੜਮ ਹੈ ਨਾ ਉਹ ਆਪਣਾ ਮੂਲ ਚੰਦ ਉਹਨੇ ਆ ਕੇ ਕਹਿੰਦੇ ਅੱਧੇ ਕੁ ਨਵਾਬ ਤੋਂ ਲੈ ਲਏ ਸੀ, ਕਰ ਪੁਕਾਰ ਤੇ ਠੌਰ ਜਿਹੜਾ ਕੁੜਮ ਹੈ ਉੱਥੇ ਕਹਿੰਦੇ ਸੁਲਤਾਨਪੁਰ ਚਲਿਆ ਗਿਆ ਸੀ, ਉਹਨੇ ਜਾ ਕੇ ਨਵਾਬ ਦੇ ਕੋਲ ਕਹਿੰਦੇ ਫਰਿਆਦ ਕੀਤੀ ਸੀ ਵੀ ਅੱਧੇ ਰੁਪਈਏ ਮੇਰੇ ਪੁੱਤਰੀ ਨੂੰ ਮੇਰੇ ਦੋਤਿਆਂ ਨੂੰ ਮਿਲਣੇ ਚਾਹੀਦੇ। ਚੌਪਈ ਰਹਿਓ ਸ੍ਰੀ ਚੰਦਪੁਰ ਸੁਲਤਾਨਾ, ਇਸ ਤਰ੍ਹਾਂ ਕਹਿੰਦੇ ਜਿਹੜਾ ਮੂਲ ਚੰਦ ਹੈ ਆਪਣੀ ਸੁਪੁੱਤਰੀ ਨੂੰ ਵੀ ਲੈ ਗਿਆ, ਇਸੇ ਤਰ੍ਹਾਂ ਜਿਹੜਾ ਲਖਮੀ ਦਾਸ ਉਹਨੂੰ ਵੀ ਲੈ ਗਿਆ ਹੈ ਤੇ ਇਕੱਲੇ ਸ੍ਰੀ ਚੰਦ ਜੀ ਉੱਥੇ ਰਹਿ ਗਏ ਹਨ। ਮੂਲਾ ਲੈ ਕਰ ਸੁਤਾ ਪਿਆਨ, ਕੱਲ ਉਹ ਆਪਣੀ ਜਿਹੜੀ ਸੁਪੁੱਤਰੀ ਆ ਮੂਲ ਚੰਦ ਲੈ ਕੇ ਚਲਿਆ ਗਿਆ ਬਟਾਲੇ ਨੂੰ। ਪੁਨ ਮਸੀਤ ਮਹਿ ਜੈਸੇ ਹੋਈ, ਉਸ ਤੋਂ ਬਾਅਦ ਇਹ ਗੁਰੂ ਅੰਗਦ ਸਾਹਿਬ ਜੀ ਜਿਸ ਤਰ੍ਹਾਂ ਇਧਰ ਉਹ ਜਾਣ ਤੋਂ ਬਾਅਦ ਮਸੀਤ ਵਿੱਚ ਗੱਲਬਾਤ ਹੋਈ ਸੀ, ਕਾਲੂ ਢਿੱਗ ਮੈਂ ਭਾਖੀ ਸੋਈ, ਗੁਰੂ ਅੰਗਦ ਸਾਹਿਬ ਜੀ ਉਹ ਕਾਲੂ ਦੇ ਕੋਲ ਵੀ ਸਾਰੀ ਕਥਨ ਕਰ ਦਿੱਤੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦੇ ਮਨਾਂ ਦੀ ਦੱਸਤੀ ਸੀ ਵੀ ਤੂੰ ਕੋਈ ਨਵਾਜ਼ ਨਹੀਂ ਪੜ੍ਹਦਾ ਸੀ, ਤੇਰਾ ਮਨ ਤਾਂ ਕਾਬਲ ਕੰਧਾਰ ਵਿੱਚ ਘੋੜੇ ਖਰੀਦਦਾ ਫਿਰਦਾ ਸੀ। ਕਾਜੀ ਨੂੰ ਕਿਹਾ ਸੀ ਵੀ ਤੂੰ ਵੀ ਇੱਥੇ ਨਹੀਂ ਸੀ ਮਸੀਤ ਵਿੱਚ, ਮਨ ਤੇਰਾ ਬਸ਼ੇਰੇ ਮਗਰ ਫਿਰਦਾ ਸੀ ਵੀ ਟੋਏ 'ਚ ਨਾ ਡਿੱਗ ਕੇ ਲੱਤ ਤੜਾ ਲਏ। ਇਸ ਤਰ੍ਹਾਂ ਸਾਰੀ ਮੈਂ ਦੱਸੀ ਕਾਲੂ ਜੀ ਨੂੰ ਸਾਖੀ, ਸ੍ਰੀ ਨਾਨਕ ਲਖ ਹਰ ਅਵਤਾਰਾ, ਕਿਹਾ ਕਾਲੂ ਜੀ ਨੂੰ ਵੀ ਗੁਰੂ ਨਾਨਕ ਆਪਣੇ ਸਪੁੱਤਰ ਨੂੰ ਤਾਂ ਤੂੰ ਪਰਮੇਸ਼ਰ ਦਾ ਅਵਤਾਰ ਜਾਣ ਲੈ, ਕੁਲ ਤੁਮਰੀ ਮਹਿ ਭਇਓ ਉਜਾਰਾ, ਕਾਲੂ ਤੇਰੀ ਕੁਲ ਤਾਂ ਬਹੁਤ ਉੱਜਲ ਹੋ ਗਈ, ਸਾਰੇ ਸੰਸਾਰ ਦੇ ਵਿੱਚ ਕਹਿੰਦੇ ਪ੍ਰਸਿੱਧ ਹੋ ਗਈ ਹੈ। ਵੈਸੇ ਵਹਿਰ ਅਭੈ ਉਦਿਆਨਾ, ਇਹ ਵੀ ਕਾਲੂ ਹੁਣ ਕੀ ਦੱਸਾਂ, ਆਇਓ ਸਾਕਤ ਤਬ ਕਰਕੇ ਹੁਣ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਜੰਗਲ ਵਿੱਚ ਬੈਠੇ ਹੈ। ਕਬ ਕਬ ਆਵਹਿ ਸੁਸਾ ਸਥਾਨ, ਕਦੇ ਕਦੇ ਆਪਣੇ ਜਿੱਥੇ ਭੈਣ ਦਾ ਸਥਾਨ ਹੈ ਘਰ ਉੱਥੇ ਆ ਜਾਂਦੇ ਨੇ ਤਾਂ ਬਾਹਰ ਹੀ ਸਮਾਂ ਗੁਜ਼ਾਰਦੇ। ਸੁਨ ਕਰ ਕਾਲੂ ਰਿਸ ਉਪਜਾਈ, ਗੁਰੂ ਅੰਗਦ ਸਾਹਿਬ ਜੀ ਮੈਥੋਂ ਗੁਰੂ ਨਾਨਕ ਜੀ ਦੇ ਸੰਬੰਧ ਵਿੱਚ ਸੁਣ ਕੇ ਕਾਲੂ ਜੀ ਨੇ ਬੜਾ ਗੁੱਸਾ ਕੀਤਾ ਪੈਦਾ ਕੀਤਾ। ਬਹੁ ਬਿਧ ਮੁਝ ਸੋ ਕੀਨ ਲੜਾਈ, ਗੁਰੂ ਅੰਗਦ ਸਾਹਿਬ ਕੀ ਦੱਸਾਂ ਬਹੁਤ ਤਰ੍ਹਾਂ ਨਾਲ ਮੇਰੇ ਨਾਲ ਫਿਰ ਉਹਨੇ ਲੜਾਈ ਕੀਤੀ। ਨਾਨਕ ਕਰ ਤੋਂ ਬਹੁਤ ਕਮਾਈ, ਦਿਓ ਬਾਲਿਆ ਗੁਰੂ ਨਾਨਕ ਮੇਰਾ ਪੁੱਤਰ ਬੜਾ ਕਮਾਈ ਕਰਦਾ ਸੀ ਮੋਦੀ ਖਾਨੇ ਤੇ ਬੈਠ ਕੇ, ਸੋ ਬਾਲੇ ਤੈਨ ਗਵਾਈ, ਦਿਓ ਭਾਈ ਬਾਲਿਆ ਤੂੰ ਰਲ ਕੇ ਕਹਿੰਦੇ ਉਹ ਸਾਰੀ ਕਮਾਈ ਗੁਆਤੀ ਖੇ ਖਜਰ ਕਰਤੀ। ਦੋਹਰਾ ਮੋਦੀ ਕ੍ਰਿਤ ਮਹਿ ਦਰਬ ਬਹੁ, ਮੋਦੀ ਖਾਨੇ ਦੇ ਵਿੱਚ ਬੜਾ ਧੰਦਾ ਲਾਭ ਹੁੰਦਾ ਸੀ। ਵਧਤ ਆਵ ਤੋਂ ਹਾਥ, ਵੱਧ ਤੋਂ ਵੱਧ ਜਦੋਂ ਲੇਖਾ ਕਰਦੇ ਸੀ ਉਹਦੇ ਹੱਥ ਵਿੱਚ ਆਉਂਦਾ ਸੀ ਲਓ ਹੁਣ 760 ਰੁਪਈਏ ਆ ਗਏ, ਪਹਿਲਾਂ 135 ਸੀ। ਸੋ ਬਾਲੇ ਤੈਂ ਖੋਏ ਕਰ, ਭਾਈ ਬਾਲਿਆ ਕਹਿੰਦੇ ਤੂੰ ਸਾਰੇ ਗੁਆ ਤੇ ਰੁਪਈਏ, ਦੀਨ ਫਕੀਰਨ ਸਾਥ, ਗੁਰੂ ਨਾਨਕ ਨਾਲ ਰਲ ਗਿਆ ਕਹਿੰਦੇ ਫਕੀਰਾਂ ਦੇ ਨਾਲ ਉਹਨਾਂ ਨੂੰ ਦੇ ਤੇ ਦੁਆ ਤੇ ਉਹਨਾਂ ਦੇ ਹੱਥਾਂ ਚ। ਚੌਪਈ ਤਾਹਿਰ ਲਾਏ ਫਕੀਰਨ ਮਾਹੀ, ਮੇਰੇ ਪੁੱਤ ਨੂੰ ਰੁਪਈਏ ਗੁਆ ਕੇ ਹੁਣ ਕਹਿੰਦੇ ਫਕੀਰਾਂ ਨਾਲ ਲਾਇਆ ਤੂੰ, ਕੁਲ ਉਧਰੀ ਤਬ ਮੁਝ ਸੋ ਪ੍ਰਾਹੀ, ਮੈਨੂੰ ਆ ਕੇ ਕਹਿਣ ਸੁਖ ਸੋ ਆਪ ਆਨ ਘਰ ਬੈਸਾ, ਭਾਈ ਬਾਲੇ ਕਹਿੰਦੇ ਤੂੰ ਸੁਖ ਆਰਾਮ ਨਾਲ ਆ ਕੇ ਘਰੇ ਬਹਿ ਗਿਆ, ਦਰਬ ਲੁਟਾਵਤ ਨਹੀਂ ਰਖੇਸਾ, ਮੇਰਾ ਪੁੱਤਰ ਤਾਂ ਲੁਟਾਈ ਜਾਂਦਾ ਸੀ ਉਦੋਂ ਕਹਿੰਦੇ ਤੂੰ ਸੰਭਾਲ ਕੇ ਨੀ ਰੱਖਿਆ, ਰੋਕ ਨੀ ਕਿ ਰੱਖਿਆ, ਹੁਣ ਕਹਿੰਦਾ ਤੇਰੀ ਕੋਲ ਉਧਰ ਗਈ, ਇਕਠੋ ਦਰਬ ਨਾ ਕਛ ਕਰਵਾਇਓ, ਕਦੇ ਮਾੜਾ ਮੋਟਾ ਤਾਂ ਕਹਿੰਦੇ ਧਨ ਇਕੱਠਾ ਕਰਾਉਂਦਾ ਕੁਝ ਨਹੀਂ ਕਰਾਇਆ, ਜੋ ਆਵਤ ਸਭ ਬਾਦਲ ਲੁਟਾ, ਰੁਪਈਆ ਆਉਂਦਾ ਸਵੇਂ ਵਿਅਰਥੀ ਲੁਟਾਤਾ ਤੁਸੀਂ ਦੋਹਾਂ ਨੇ, ਖਾਵਤ ਖਰਚਤ ਇੱਕ ਸੀ ਜੋੜੀ, ਖਾ ਲੈਣਾ ਚੰਗੀ ਤਰ੍ਹਾਂ ਅੱਗੇ ਖਰਚ ਦੇਣਾ ਇੱਕੋ ਜੀ ਜੋੜੀ, ਕਹਿੰਦੇ ਇਕੱਠੀ ਹੋ ਗਈ ਰਲ ਮਿਲ ਗਈ, ਧਨ ਕੀ ਗਮੀ ਨਾ ਮਨ ਮੈਂ ਥੋਰੀ, ਕਹਿੰਦੇ ਤੇਰੇ ਮਨ ਵਿੱਚ ਧਨ ਦੀ ਕੋਈ ਗਮੀ ਹੈ ਨਾ ਉਹਦੇ ਮਨ ਵਿੱਚ ਕੋਈ ਗਮੀ ਹੈ ਵੀ ਐਵੇਂ ਰੁਪਈਏ ਕੋ ਆ ਤੇ ਅਸੀਂ ਸ਼ੋਕ ਨੀ ਕੋਈ ਮਾੜਾ ਮੋਟਾ, ਸੁਣ ਕਰ ਮੈਂ ਪੁੰਨ ਬਚਨ ਅਲਾਏ, ਕਹੇ। ਹੇ ਗੁਰੂ ਅੰਗਦ ਸਾਹਿਬ ਜੀ, ਮੈਂ ਕਾਲੂ ਜੀ ਤੋਂ ਸੁਣ ਕੇ ਆਉ ਬਚਨ ਕਹੇ ਸੀ ਉਸਨੂੰ। ਸੁਤਾ ਸੁਤਾ ਪਤ ਬੂਝ ਜਾਏ, ਐਵੇਂ ਕਾਲੂ ਮੇਰੇ ਨਾਲ ਲੜਨ ਦੀ ਮੈਨੂੰ ਇਹ ਕੁਛ ਬੋਲਣ ਦੀ ਤੈਨੂੰ ਲੋੜ ਨਹੀਂ ਹੈ। ਆਪਣੀ ਸਪੁੱਤਰੀ ਨਾਨਕੀ ਨੂੰ ਜਾ ਕੇ ਪੁੱਛ, ਜਾਂ ਉਹਦਾ ਜਿਹੜਾ ਘਰਵਾ ਜੈ ਰਾਮ ਆਪਣਾ ਜਵਾਈ ਉਹਨੂੰ ਜਾ ਕੇ ਪੁੱਛ ਲਾ। ਬਿਨਾਂ ਲਖੇ ਕਿਆ ਕਰ ਹੋ ਰੋਸੂ, ਕਹਿੰਦੇ ਉਹ ਬਿਨਾਂ ਜਾਣੇ ਤੋਂ ਇਹ ਕਾਲੂ ਮੇਰੇ ਤੇ ਤੂੰ ਕਿਉਂ ਗੁੱਸਾ ਕਰੀ ਜਾਂਦਾ, ਮੇਰੇ ਨਾਲ ਕਿਉਂ ਲੜੀ ਜਾਂਦਾ। ਤਿੰਨ ਹੈ ਬੂਝ ਮੁਝ ਦੀਜੈ ਦੋਸ਼ੂ, ਉਹਨਾਂ ਨੂੰ ਦੋਹਾਂ ਨੂੰ ਜਾ ਕੇ ਪੁੱਛ, ਫਿਰ ਮੈਨੂੰ ਦੋਸ਼ ਨਹੀਂ, ਫਿਰ ਲਾਂਭਾ ਨਹੀਂ ਵੀ ਤੇਰਾ ਕਸੂਰ ਹੈ। ਦੋਹਰਾ ਬਹੁਤ ਬਰਖ ਮੈਂ ਆਪਣੀ, ਦੇਖ ਲਾ ਉਹ ਕਾਲੂ ਮੈਂ ਬਹੁਤ ਸਾਲਾਂ ਤੋਂ ਆਪਣੀ ਜਿਹੜੀ ਘਰ ਦੀ ਕਮਾਈ ਸੀ ਦਈ ਕਮਾਈ ਖੋਏ, ਆਪਣੇ ਘਰ ਦੀ ਕਮਾਈ ਗੁਆ ਦਿੱਤੀ। ਜਿੱਥੇ ਰਹਿੰਦਾ ਖੇਤੀ ਦਾ ਕੰਮ ਕਰਦਾ ਤੇ ਬੜੀ ਕਮਾਈ ਹੋ ਜਾਂਦੀ, ਉਹ ਗੁਆਤੀ ਉੱਥੇ ਜਾ ਕੇ। ਸ੍ਰੀ ਨਾਨਕ ਸੰਗ ਰਹਤੇ ਹੋ, ਹਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੈਂ ਰਿਹਾ। ਜਾਣਤ ਹੈ ਸਭ ਕੋ, ਇਸ ਗੱਲ ਨੂੰ ਸਾਰੇ ਜਾਣਦੇ। ਤੂੰ ਨਹੀਂ ਜਾਣਦਾ ਵੀ ਮੈਂ ਉੱਥੇ ਰਹਿ ਕੇ ਆਪਣੀ ਘਰ ਦੀ ਕਮਾਈ ਗੁਆਈ ਹੈ। ਤੂੰ ਮੈਨੂੰ ਕਹਿੰਦਾ ਵੀ ਮੇਰੇ ਰੁਪਈਏ ਗੁਆ ਤੇ। ਤੂੰ ਚੌਪਈ ਧਨ ਕੀ ਮੁਝ ਕੋ ਰੰਚਨ ਚਾਹੀ, ਉਹ ਗੱਲ ਸੁਣਦਾ ਸੱਚੋ ਸੱਚ ਮੈਨੂੰ ਕਹਿੰਦੇ ਧਨ ਦੀ ਦਰਾਈ ਜਿਹਨੇ ਵੀ ਕੋਈ ਚਿੰਤਾ ਨਹੀਂ। ਜਨਮ ਸੁਧਾਰ ਲਖੋਂ ਭਾਵ ਮਾਹੀ, ਮੈਂ ਤਾਂ ਜਾਣਦਾ ਵੀ ਮੇਰਾ ਮਨੁੱਖ ਜਨਮ ਜਿਹੜਾ ਸੰਸਾਰ ਦੇ ਵਿੱਚ ਸੁਧਰ ਜਾਏ ਵੀ ਇਹੀ ਮੇਰੇ ਮੈਂ ਲੱਖ ਖੱਟਿਆ ਹੈ, ਮੇਰਾ ਜਨਮ ਸੁਧਰ ਜਾਏ ਉਹਨਾਂ ਕੋਲ ਰਹਿੰਦੇ ਆ। ਮੋਹ ਸੰਗ ਕਿਉਂ ਝਗ ਰਹੋ ਤੁਮ ਐਸੇ, ਕੱਲੂ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਪਾਧੂ, ਤੂੰ ਝਗੜੀ ਜਾਨਾ ਲੜੀ ਜਾਨਾ। ਬੂਝ ਸੁਤਾ ਭਈ ਬਿਦ ਜੈਸੇ, ਸੁਲਤਾਨਪੁਰ ਚਲੇ ਆ ਜਾ, ਆਪਣੀ ਸਪੁੱਤਰੀ ਨੂੰ ਪੁੱਛ ਲਾ, ਆਪਣੇ ਉਹ ਜਿਹੜਾ ਉਹਨੂੰ ਜੈਰਾਂ ਜਵਾਈ ਨੂੰ ਪੁੱਛ ਲਾ ਜਿਵੇਂ ਗੱਲਬਾਤ ਹੋਈ। ਇਹ ਬਿਦ ਸੁਣ ਕਾਲੂ ਤਬ ਗਯੋ, ਇਹ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਦੀਆਂ ਖਰੀਆਂ ਖਰੀਆਂ ਸੁਣ ਕੇ ਕਾਲੂ ਮੇਰੇ ਕੋਲ ਤਾਂ ਫਿਰ ਚਲੇ ਆ ਗਿਆ। ਕਾਲ ਬਤੀਤ ਕੁਛ ਕ ਤਹਿ ਭਯੋ, ਕੁਝ ਕੁ ਸਮਾਂ ਜਦੋਂ ਫਿਰ ਬੀਜਿਆ ਲੰਘਿਆ, ਆਵਾ ਤਲਵੰਡੀ ਮਰਦਾਨਾ, ਇੰਨੇ ਨੂੰ ਕਹਿੰਦੇ ਯਮਨਾਬਾਦ ਤੋਂ ਚੱਲਦਾ ਹੋਇਆ ਮਰਦਾਨਾ ਰਾਏ ਭੋਏ ਦੀ ਤਲਵੰਡੀ ਆ ਪੁੱਜਿਆ। ਨਿਜ ਪਰਿਵਾਰ ਮਿਲਿਓ ਸੁਖ ਮਾਨਾ, ਆਪਣੇ ਪਰਿਵਾਰ ਨੂੰ ਮਿਲਿਆ ਜੁੜਿਆ, ਮਨ ਵਿੱਚ ਸੁਖ ਮੰਨਿਆ ਮਰਦਾਨੇ। ਸੁਣ ਕਾਲੂ ਪੁੰਨ ਲਾਇਓ ਬੁਲਾਈ, ਫਿਰ ਕਾਲੂ ਜੀ ਨੇ ਸੁਣਿਆ ਵੀ ਮਰਦਾਨਾ ਆਇਆ, ਇਹਨੂੰ ਵੀ ਬੁਲਾ ਲਿਆ। ਕਹੋ ਸੁਧ ਨਾਨਕ ਹੈ ਕਿਹ ਥਾਈ, ਮਰਦਾਨੇ ਨੂੰ ਪੁੱਛਣ ਲੱਗਿਆ ਵੀ ਤੂੰ ਖਬਰਸਾਰ ਦੇ ਵੀ ਮੇਰੇ ਸਪੁੱਤਰ ਕਿੱਥੇ ਹਨ ਅੱਜ ਕੱਲ, ਅਵ ਲੋਕਿਓ ਕੋ ਬਿਦ ਤਿਹ ਜਾਈ, ਵੀ ਮਰਦਾਨੇ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਜਾ ਕੇ ਉਹਨਾਂ ਨੂੰ ਤੱਕਿਆ ਹੈ। ਰਹਿਓ ਬਾਵਰਾ ਕੈ ਸੁਧ ਪਾਈ, ਮੇਰਾ ਪੁੱਤਰ ਮਾੜਾ ਮੋਟਾ ਸਿਆਣਾ ਬਣ ਗਿਆ ਕਿ ਕੌਣਾ ਹੀ ਬਣਿਆ ਜੇ ਵੀ, ਦੋਹਰਾ ਸੁਧ ਨਾਨਕ ਕੀ ਲੇ ਹੋ ਤੁਮ। ਹਾਂ ਵੀ ਮਰਦਾਨਾ ਫਿਰ ਬੋਲੇ ਵੀ ਕਾਲੂ ਤੂੰ ਗੁਰੂ ਨਾਨਕ ਦੀ ਖਬਰ ਸਾਰ ਲੈ ਲਾ ਮੈਥੋਂ। ਸੁਣ ਹੋ ਕਾਨ ਜਜਮਾਨ, ਮੇਰੇ ਜਜਮਾਨ ਕਾਲੂ ਜੀ ਗੁਰੂ ਨਾਨਕ ਪੁੱਤਰ ਦੀ ਖਬਰ ਮੈਥੋਂ ਪੂਰੀ ਪੂਰੀ ਲੈ ਲੈ। ਗਟੀ ਨਗੁਨੀਏ ਤਿੰਨ ਕਰਿਓ, ਕਾਲੂ ਜਜਮਾਨ ਜੀ ਤੂੰ ਮਨ ਦੇ ਵਿੱਚ ਕੋਈ ਗਿਣਤੀ ਮਿਣਤੀ ਨਾ ਕਰੀਏ, ਸਭ ਕੁੱਲ ਕਾ ਕਲਿਆਣ। ਹਾਂ ਤੇਰੇ ਘਰ ਗੁਰੂ ਨਾਨਕ ਸਾਹਿਬ ਪੁੱਤਰ ਹੋ ਗਏ, ਤੇਰੀ ਸਾਰੀ ਕੁੱਲ ਦਾ ਕਲਿਆਣ ਹੋ ਗਿਆ, ਭਲਾ ਹੋ ਗਿਆ। ਚੌਪਈ ਪਰਮ ਰੂਪ ਪਰਮੇਸ਼ਵਰ ਪਰਾ, ਤੇਰੇ ਜਿਹੜੇ ਸਪੁੱਤਰ ਗੁਰੂ ਨਾਨਕ ਸਾਹਿਬ ਮਹਾਨ ਸਰੂਪ ਹੈ, ਉਹ ਤਾਂ ਪਰਮੇਸ਼ਰ ਹੈ ਸਭ ਤੋਂ ਪਰਾ ਰੂਪ। ਸੋ ਤੁਮ ਘਰ ਤਨ ਧਰ ਅਵਤਾਰ, ਐਸੇ ਪਰਮੇਸ਼ਰ ਨੇ ਤੇਰੇ ਘਰ ਦੇ ਵਿੱਚ ਗੁਰੂ ਨਾਨਕ ਰੂਪ ਦੇ ਵਿੱਚ ਸਰੀਰ ਧਾਰਨ ਕਰ ਲਿਆ, ਪੈਦਾ ਹੋ ਗਏ। ਮੰਦ ਮਤੀ ਕਲ ਕਾਲ ਵਿਸਾਲਾ, ਕੇ ਕਲਯੁਗ ਦੇ ਵਿੱਚ ਭੈੜੀ ਮਤ ਵਾਲੇ ਪੈਦਾ ਹੋ ਗਏ ਸੀ। ਛੁੱਟ ਬਾਵਹਿ ਬਹੁ ਨਰ ਜਮ ਜਾਲਾ, ਤੇਰੇ ਗੁਰੂ ਨਾਨਕ ਸਪੁੱਤਰ ਪਰਮੇਸ਼ਰ ਬਹੁਤੇ ਲੋਕਾਂ ਨੂੰ ਭੈੜੀ ਮਾਤਿਆਂ ਨੂੰ ਜਮਾਂ ਦੇ ਫਾਹੇ ਤੋਂ ਛਡਾਉਣਗੇ। ਭੇਵਨ ਤਿੰਨ ਕੋ ਜਾਣਿਓ ਜਾਵੇ, ਕਾਲੂ ਜਜਮਾਨਾ ਉਹ ਗੁਰੂ ਨਾਨਕ ਦਾ ਤਾਂ ਕੋਈ ਭੇਦ ਹੀ ਨੀ ਜਾਣਿਆ ਜਾਂਦਾ ਹੈ। ਕਰਮ ਹੇਰ ਅਚਰਜ ਉਰ ਆਵੇ ਹੈ, ਉਹਨਾਂ ਦੇ ਕਰਤੱਵ ਦੇਖ ਕੇ ਮੇਰੇ ਹਿਰਦੇ ਵਿੱਚ ਬੜੀ ਅਚਰਜਤਾ ਆ ਰਹੀ, ਮੈਂ ਤਾਂ ਹੱਕਾ ਬੱਕਾ ਹੀ ਹੋ ਰਿਹਾ ਹਾਂ। ਪੀਰ ਅਮੀਰ ਨਹਿ ਸੰਸਾਰ ਕੋਈ, ਜਿਹੜੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਬਰਾਬਰ ਨਾ ਕੋਈ ਦੁਨੀਆਂ ਦਾ ਪੀਰ ਹੈ ਨਾ ਦੁਨੀਆਂ ਦਾ ਕੋਈ ਪਾਤਸ਼ਾਹ ਹੋ ਸਕਦਾ ਹੈ। ਕਾਲਾ ਵਿਸਾਲ ਰੱਖੀ ਜਿਨ ਗੋਈ, ਗੁਰੂ ਨਾਨਕ ਦੇ ਕੋਲ ਬੜੀ ਤਾਕਤ ਹੈ, ਸਭ ਉਹਨਾਂ ਨੇ ਲੁਕੋ ਕੇ ਰੱਖੀ ਹੋਈ। ਯੋ ਏਮ ਨਾ ਵਾਦ ਪਿਆਨਾ, ਕੱਲ ਸੁਣ ਲਾ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਨੂੰ ਇਲਮਾਵਾ ਨੂੰ ਚਲਣਾ ਕੀਤਾ ਸੀ। ਹਾਂ ਭੀ ਗਯੋ ਸੰਗ ਤਿਹ ਥਾਨਾ, ਕਹਿੰਦੇ ਉਸ ਏਮਨਾ ਬਾਦ ਵਿੱਚ ਮੈਂ ਵੀ ਉਹਨਾਂ ਦੇ ਨਾਲ ਹੀ ਚਲਿਆ ਗਿਆ ਸੀ। ਟਿਕੇ ਤਹਾ ਮੈਂ ਆਯੋ ਅਵਾਸਾ, ਕਾਲੂ ਜਜਮਾਨ ਜੀ ਹੁਣ ਏਮਨਾ ਬਾਦ ਵਿੱਚ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਟਿਕੇ ਆ, ਮੈਂ ਇੱਥੇ ਖਬਰਸਾਰ ਆਪਣੇ ਪਰਿਵਾਰ ਦੀ ਲੈਣ ਆ ਗਿਆ ਹਾਂ। ਬਿਲ ਕਰ ਬਾਹਰ ਜਾਓ ਤਿੰਨ ਪਾਸਾ, ਕਾਲੂ ਜਜਮਾਨਾ ਕਹਿਣਾ ਵੀ ਆਪਣੇ ਪਰਿਵਾਰ ਨੂੰ ਮਿਲ ਕੇ ਫਿਰ ਹੁਣ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਏਮਨਾਬਾਦ ਵਿੱਚ ਹੀ ਚਲਾ ਜਾਣਾ ਹੈ। ਦੋਹਰਾ ਸੁਣ ਸਰੋਨਨ ਮੈਂ ਬਚਨ ਇਹ, ਇਸ ਤਰ੍ਹਾਂ ਦੇ ਭਾਈ ਬਰਦਾਨੇ ਜੀ ਦੇ ਮੁਖ ਤੋਂ ਬਚਨ ਸੁਣ ਕੇ ਇਹ, ਕਾਲੂ ਏ ਕਾਲੂ ਰਿਸ ਅਧਕਾਏ, ਕਾਲੂ ਜੀ ਨੂੰ ਧਰੇ ਦੇ ਵਿੱਚ ਹੋਰ ਬਹੁਤਾ ਗੁੱਸਾ ਚੜ ਗਿਆ ਹੈ। ਭੇਦ ਨਸਤ ਕੋ ਜਾਨਹੀ, ਆਪਣੇ ਸਪੁੱਤਰ ਦਾ ਕੋਈ ਭੇਦ ਨਹੀਂ ਜਾਣਦਾ ਵੀ ਇਹ ਕੌਣ ਹਨ। ਤੇ ਪ੍ਰਤ ਪਰਖ ਅਲਾਏ, ਮਰਦਾਨੇ ਦੇ ਤਾਈ ਵੀ ਬੜੇ ਸਖਤ ਕਠੋਰ ਜੇ ਬਚਨ ਕਹਿਣ ਲੱਗਿਆ ਹੈ। ਚੌਪਈ ਕਿਆ ਬੋਲਤ ਮੂਰਖ ਮੁਖ ਬਾਤੀ, ਮੂਰਖ ਮਰਾਸੀਆ ਕੀ ਤੂੰ ਮੂੰਹ ਬਚਨ ਬੋਲਦਾ ਹੈ, ਮੰਦ ਮਤੀ ਹੈ ਡੂਮ ਕੁਜਾਤੀ, ਕਹਿੰਦੇ ਪੈੜੀ ਮਤ ਵਾਲਾ ਮਰਾਸੀ ਹੈ ਖੋਟੀ ਜਾਤ ਦਾ। ਮੁਝ ਕੋ ਕਹਿ ਭਇਓ ਅਵਤਾਰਾ, ਕਵੀ ਜੀ ਨੇ ਪੂਰਾ ਨਕਸ਼ਾ ਲਾਇਆ ਗਿਆ ਨੀ, ਕਹਿੰਦੇ ਮੈਨੂੰ ਤੂੰ ਕਹਿੰਦਾ ਗੁਰੂ ਨਾਨਕ ਪਰਮੇਸ਼ਰ ਦਾ ਅਵਤਾਰ ਹੋਇਆ, ਜਿਨ ਸਗਰੋ ਮਮ ਸਾਧਨ ਉਜਾਰਾ, ਉਹਨੂੰ ਕਹਿੰਦਾ ਅਵਤਾਰ ਹੋਇਆ ਪਰਮੇਸ਼ਰ ਜੀ ਨੇ ਮੇਰਾ ਸਾਰਾ ਘਰ ਪੱਟਤਾ ਜਾਣ, ਗਯੋ ਹਮਾਰੇ ਤੇ ਮੈਂ ਜਾਨੀ, ਮੈਂ ਜਾਣ ਲਿਆ ਵੀ ਸਾਡੇ ਹੁਣ ਤੁਹਾਨੂੰ ਕਿਹਾ ਜਿਸ ਤੈ ਰੀਤ ਫਕੀਰੀ ਠਾਨੀ, ਜੀ ਨੇ ਕਹਿੰਦੇ ਅਸ ਕੱਪੜੇ ਜੇ ਲਾ ਕੇ ਫਕੀਰਾਂ ਵਾਲੀ ਰੀਤੀ ਕਰ ਲਈ, ਖਫਨੀ ਜੀ ਗੱਲ ਪਾ ਲਈ ਹੈ ਨਾ। ਇਉਂ ਕਹਿ ਮੋਚਤ ਲੋਚਨ ਨੀਰੂ, ਇਉਂ ਕਹਿੰਦੇ ਕਹਿ ਕੇ ਆਪਣੇ ਅੱਖਾਂ ਵਿੱਚੋਂ ਪਾਣੀ ਸੁੱਟਦਾ ਕਾਲੂ, ਸੁੱਤ ਕੇ ਦੁੱਖ ਮੈਂ ਭਇਓ ਅਧੀਰੂ, ਆਪਣੇ ਪੁੱਤਰ ਦੇ ਦੁੱਖ ਵਿੱਚ ਧੀਰ ਤੋਂ ਰਹਿਤ ਹੋ ਗਿਆ, ਵਿਆਕੁਲ ਹੋ ਗਿਆ, ਖੁਸ਼ ਉੱਡ ਗਈ ਹੈ। ਰਾਏ ਨਿਕਟ ਕਹਿ ਜਾਏ ਸੁਣਾਵਾ, ਇਸੇ ਤਰ੍ਹਾਂ ਰਾਏ ਬੁਲਾਰ ਦੇ ਕੋਲ ਕਿਸੇ ਨੇ ਜਾ ਸੁਣਾਇਆ, ਸੁੱਧ ਲੈ ਕਰ ਮਰਦਾਨਾ ਆਵਾ, ਗੁਰੂ ਨਾਨਕ ਸਾਹਿਬ ਦੀ ਸਾਰੀ ਖਬਰਸਾਰ ਲੈ ਕੇ ਮਰਦਾਨਾ ਹੁਣ ਆਇਆ ਆਪਣੇ ਘਰੇ, ਹਰਖ ਅਧਿਕ ਕਰ ਨਿਕਟ ਬੁਲਾਵਾ। ਗੁਰੂ ਅੰਗਦ ਸਾਹਿਬ ਜੀ ਬਹੁਤ ਰਾਏ ਬੁਲਾਰ ਨੇ ਹਿਰਦੇ ਵਿੱਚ ਖੁਸ਼ ਹੋ ਕੇ ਮਰਦਾਨੇ ਨੂੰ ਕੋਲ ਬੁਲਾਇਆ, ਪੂਜਨ ਹਿਤ ਮੁਖ ਬਚਨ ਅਲਾਵਾ, ਹਾਂ ਪੁੱਛਣ ਵਾਸਤੇ ਰਾਏ ਬੁਲਾਰ ਨੇ ਮੁੱਖੋਂ ਬਚਨ ਕਿਹਾ ਮਰਦਾਨੇ ਤਾਂ, ਦੋਹਰਾ ਸ੍ਰੀ ਨਾਨਕ ਸੁਧ ਦੀਜੀਏ, ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਦੀ ਖਬਰਸਾਰ ਦੇ ਦਈਏ, ਕੈਸੇ ਕੀਨੋ ਰੰਗ, ਇਸ ਤਰ੍ਹਾਂ ਦਾ ਉਹਨਾਂ ਨੇ ਰੰਗ ਢੰਗ ਕੀਤਾ ਹੋਇਆ ਹੈ, ਕੌਣ ਵੇਖ ਤਨ ਮੈਂ ਧਰਿਓ, ਕਿਹੜਾ ਲਵਾਸ ਸਰੀਰ ਤੇ ਧਾਰਨ ਕਰ ਲਿਆ ਉਹਨਾਂ ਨੇ, ਕਿਉ ਤੈ ਤਜ ਕਿਉ ਤੈ ਤਜਿਓ ਸੁਸੰਗ, ਕਿਉਂ ਤੈ ਸਜਿਓ ਸੰਗ, ਉਥੇ ਨੇ ਕਹਿੰਦੇ ਉਹਨਾਂ ਦਾ ਸਾਥ ਛੱਡ ਦਿੱਤਾ ਹੈ। ਚੌਪਈ ਕਹਿ ਮਰਦਾਨਾ ਸੁਣੀਏ ਰਾਏ, ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਹੇ ਰਾਏ ਬੁਲਾਰ ਜੀ ਸੁਣੀਏ ਮੇਰੀ ਗੱਲ, ਨਾਨਕ ਧਾਰਿਓ ਰੂਪ ਖੁਦਾਏ, ਗੁਰੂ ਨਾਨਕ ਤਾਂ ਹੀ ਹੈ ਵੀ ਉਹ ਖੁਦਾ ਨੇ ਰੂਪ ਧਾਰਿਆ ਸਰੀਰ ਧਾਰਿਆ, ਕਿਹ ਕੀ ਉਪਮਾ ਦੇਵੋ ਤਾਂ, ਹੇ ਰਾਏ ਬੁਲਾਰ ਜੀ ਗੁਰੂ ਨਾਨਕ ਦੀ ਜਿਹੜੀ ਉਪਮਾ ਮੈਂ ਕਿਹਦੇ ਨਾਲ ਦੇਵਾਂ, ਤਿੰਨ ਕੀ ਸਮਕੋ ਦੀਸਤ ਨਾਹੀ, ਮੈਨੂੰ ਤਾਂ ਰਾਏ ਬੁਲਾਰ ਗੁਰੂ ਨਾਨਕ ਵਰਗਾ ਕੋਈ ਦੁਨੀਆਂ ਵਿੱਚ ਦਿਸ ਨਹੀਂ ਰਿਹਾ ਹੈ, ਨਰਮ ਐਸੇ ਕਰਮ ਨ ਕੋ, ਜਿਵੇਂ ਮਨੁੱਖ ਦੇ ਕਰਮ ਹੁੰਦੇ ਉਹੇ ਜੇ ਕਰਮ ਤਾਂ ਉਹਨਾਂ ਦੇ ਹੈ ਹੀ ਨੀ ਕਰਤੱਬ, ਜੇ ਬਿਦ ਕੇ ਜਗ ਕਰ ਹੀ ਸੋ, ਇਸ ਤਰ੍ਹਾਂ ਦੇ ਕਰਤੱਬ ਉਹ ਕਰਦੇ ਨਾ ਗੁਰੂ ਨਾਨਕ, ਇਹੋ ਜੇ ਕਿਸੇ ਕੰਮ ਮਨੁੱਖ ਦੇ ਤਾਂ ਹੋ ਨਹੀਂ ਸਕਦੇ, ਪੀਰਨ ਕੇ ਸਿਰ ਰਾਜਤ ਪੀਰਾ, ਰਾਏ ਬੁਲਾਰ ਜੀ ਗੁਰੂ ਨਾਨਕ ਸਿਖਤਾ ਪੀਰਾਂ ਦੇ ਉੱਪਰ ਕਹਿੰਦੇ ਸ਼੍ਰੋਮਣੀ ਪੀਰ ਹੋ ਕੇ ਬਿਰਾਜਦੇ ਮੀਰਨ ਕੇ ਸਿਰ ਮੀਰ ਗੰਭੀਰ ਦੁਨੀਆਂ ਦੇ ਪਾਤਸ਼ਾਹ ਉਹਨਾਂ ਦੇ ਸਿਰ ਤੇ ਕਹਿੰਦੇ ਸ਼੍ਰੋਮਣੀ ਹੋ ਕੇ ਪਾਤਸ਼ਾਹ ਰੂਪ ਕਹਿੰਦੇ ਸਜ ਰਹੇ ਭੁੱਖ ਨਾ ਦੁੱਖ ਨਾ ਵਿਆਪੈ ਕਰਾਏ ਬੁਲਾਰ ਕੀ ਦੱਸਾਂ ਗੁਰੂ ਨਾਨਕ ਨਾ ਕੋਈ ਭੁੱਖ ਵਿਆਪਦੀ ਹੈ ਨਾ ਤੇ ਨਾ ਕੋਈ ਦੁੱਖ ਲੱਗਦਾ ਹੈ ਕਲਾਵਾਨ ਚਾਹੇ ਕਰ ਸੋ ਉਹ ਤਾਂ ਬੜੀਆਂ ਸ਼ਕਤੀਆਂ ਵਾਲੇ ਹੈ ਜੋ ਚਾਹੁਣ ਉਹ ਕਰ ਕਰਾ ਸਕਦੇ ਰਾਏ ਬੁਲਾਰ ਜੀ ਸਾਧ ਸਾਧ ਸੁਣ ਭਾਖਤ ਰਾਉ ਹਾਂ ਮਰਦਾਨੇ ਤੋਂ ਸੁਣ ਕੇ ਰਾਏ ਬੁਲਾਰ ਕਹਿੰਦੇ ਵੀ ਸ਼ਾਬਾਸ਼ ਤੇਰੇ ਧੰਨ ਹੈ ਤੇਰੇ ਜਸ ਆਸੂਹੀ ਜਸ ਕੀਨੋ ਗਾਉ ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਹੈਗਾ ਉਹ ਜਾ ਤੂੰ ਵੀ ਮਰਦਾਨੇ ਸਹੀ ਸਹੀ ਜਸ ਕੀਤਾ ਉਹਨਾਂ ਸੱਚ ਹੀ ਕਿਹਾ ਤਾਂ ਇਹਨੇ ਗੁਰੂ ਨਾਨਕ ਖੁਦਾ ਹੀ ਹੈ ਦੋਹਰਾ ਬਿਰਦ ਭਈ ਮਮ ਦੇਹ ਅਬ ਮਰਦਾਨੇ ਹੁਣ ਮੈਂ ਕੀ ਕਰਾਂ ਮੇਰੀ ਦੇਹ ਬਹੁਤ ਬਜ਼ੁਰਗ ਹੋ ਗਈ ਬੁੱਢਾ ਹੋ ਗਿਆ ਮਰਦਾਨਾ ਸੁਣ ਬੈਨ ਵੀ ਮਰਦਾਨਾ ਮੇਰਾ ਬਚਨ ਬਜ਼ੁਰਗ ਦਾ ਧਿਆਨ ਦੇ ਕੇ ਸੋਣਾ ਕੈਸੇ ਦਰਸ਼ਨ ਹਾਂ ਕਰਾਂ ਦੱਸ ਉਸ ਗੁਰੂ ਨਾਨਕ ਖੁਦਾ ਦੇ ਮੈਂ ਕਿਵੇਂ ਦਰਸ਼ਨ ਕਰਾਂ ਸ੍ਰੀ ਮੁਖ ਕਰਨਾ ਐਨ ਸਵਾਏ ਮਨ ਮੁਖ ਕਿਰਪਾ ਦੇ ਘਰ ਹਨ ਗੁਰੂ ਨਾਨਕ ਸਾਹਿਬ ਚੌਪਈ ਚਿਤ ਚਕੋਰ ਕੋ ਚਾਹੇ ਵਿਸਾਲਾ ਮੇਰਾ ਜਿਹੜਾ ਚਿੱਤ ਹੈ ਕਹਿੰਦੇ ਚਕੋਰ ਵਰਗਾ ਹੈ ਉਹਨਾਂ ਦੇ ਦਰਸ਼ਨ ਚਾਹੁੰਦਾ ਚੰਦਰਮਾ ਰੂਪ ਰਾਂਕਾ ਸ਼ਸ਼ਕੋ ਦਰਸ ਦਿਆਲਾ ਜਿਹੜੇ ਮਹਾਰਾਜ ਦੇ ਦਰਸ਼ਨ ਹੈ ਸੂਰਜ ਵਾਂਗ ਮੇਰਾ ਚਿੱਤ ਚਕੋਰ ਵਰਗਾ ਹੈ ਚਿੱਤ ਚਾਤ੍ਰਿਕ ਕੋ ਸ਼ਾਂਤ ਸਰੂਪਾ ਮੇਰਾ ਜਿਹੜਾ ਚਿੱਤ ਹੈ ਪਪੀਹੇ ਵਾਂਗ ਉਹਨਾਂ ਦਾ ਜਿਹੜਾ ਦਰਸ਼ਨ ਹੈ ਸਵਾਤੀ ਬੂੰਦ ਵਰਗਾ ਹੈ ਮਨ ਮਲਿੰਦ ਪਦ ਕੰਜ ਅਨੂਪਾ ਉਹਨਾਂ ਦੇ ਜਿਹੜੇ ਚਰਨ ਹੈ ਕਹਿੰਦੇ ਕਬਲ ਵਰਗੇ ਹੈ ਮੇਰਾ ਮਨ ਹੈ ਭੋਰੇ ਵਰਗਾ ਕਰ ਮਰਦਾਨੇ ਕਾਰਜ ਮੇਰਾ ਇਹ ਵੀ ਮਰਦਾਨੇ ਇੱਕ ਮੇਰਾ ਤੂੰ ਖਾਸ ਕੰਮ ਕਰ ਹੋਵਾ ਰਿਣੀ ਸਦਾ ਮੈਂ ਤੇਰਾ ਮਰਦਾਨੇ ਜੇ ਇਹ ਤੂੰ ਮੇਰਾ ਕੰਮ ਕਰਦੇ ਸਾਰੀ ਜ਼ਿੰਦਗੀ ਤੇਰਾ ਮੈਂ ਕਰਜਾਈ ਹੋਵਾਂਗਾ ਤਬ ਆਸਾਨ ਕਬ ਮਨ ਨਾ ਭੁਲਾਉ ਮੇਰਾ ਜਿਹੜਾ ਅਹਿਸਾਨ ਕੀਤਾ ਨਾ ਮੇਰੇ ਉੱਪਰ ਮੈਂ ਕਿ ਜ਼ਿੰਦਗੀ ਚ ਨੀ ਭੁਲਾਵਾਂਗਾ ਜੇ ਦਰਸ਼ਨ ਨਾਨਕ ਆਪ ਪਾਉ ਕੀ ਹੈ ਵੀ ਜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਮੈਂ ਆਪਣੇ ਇੱਥੇ ਹੁਣ ਪਾ ਲਵਾਂ ਘਰ ਵਿੱਚ ਹੀ ਕਰ ਮੁਝ ਪਰ ਇਹ ਪਰ ਉਪਕਾਰ ਮਰਦਾਨੇ ਤੂੰ ਮੇਰੇ ਉੱਪਰ ਬਹੁਤ ਵੱਡਾ ਪਰ ਉਪਕਾਰ ਕਰ ਦਰਸਾਵਹ ਦਰਸ਼ਨ ਇੱਕ ਵਾਰ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਇੱਥੇ ਲਿਆ ਕੇ ਮੈਨੂੰ ਦਰਸ਼ਨ ਕਰਵਾ ਦੇ ਜੋ ਰੰਗ ਕਹਿ ਕੋ ਪਾਰਸ ਦੇਈ ਇਹ ਤਾਂ ਇਉਂ ਹੋਵੇਗਾ ਜਿਵੇਂ ਕੰਗਾਲ ਨੂੰ ਕੋਈ ਲਿਆ ਕੇ ਪਾਰਸ ਦੀ ਵੱਟੀ ਦੇ ਦੇਵੇ ਖੁਸ਼ ਹੋ ਜਾਂਦਾ ਜਸ ਆਮੀ ਕੋ ਆਮ ਮਿਟੇਈ ਜਿਸ ਤਰ੍ਹਾਂ ਦਾ ਕੋਈ ਬਹੁਤ ਰੋਗੀ ਹੋਵੇ ਉਹਨੂੰ ਉਹਦਾ ਆ ਕੇ ਕੋਈ ਰੋਗ ਮਿਟਾ ਦੇਵੇ ਉਹ ਆਸ਼ੀਰਵਾਦਾਂ ਦਿੰਦਾ ਉਹ ਮੈਂ ਤੈਨੂੰ ਆਸ਼ੀਰਵਾਦਾਂ ਦੇਵਾਂਗਾ ਦੋਹਰਾ ਬੋਲਿਓ ਮਰਦਾਨਾ ਬਚਨ ਉਸ ਵੇਲੇ ਭਾਈ ਮਰਦਾਨਾ ਜੀ ਬਚਨ ਬੋਲੇ ਹਨ ਤੁਮਰਾ ਕਾਰਜ ਰਾਏ ਇਹ ਰਾਏ ਬਲਾਰ ਜੀ ਤੁਹਾਡਾ ਜਿਹੜਾ ਇਹ ਕੰਮ ਹੈ ਕਿਉਂ ਨਾ ਕਰੋ ਮੈਂ ਬੇਗ ਸੋ ਕਹਿੰਦੇ ਮੈਂ ਕਾਹਲੀ ਨਾਲ ਕਿਉਂ ਨੀ ਕਰਾਂਗਾ ਜਿਹਤੇ ਸਭ ਸੁਖ ਪਾਏ ਜਿਸ ਕੰਮ ਕਰਨ ਨਾਲ ਮੈਂ ਸਾਰੇ ਸੁਖ ਪਾਵਾਂਗਾ ਮਰਦਾਨਾ ਚੌਪਈ ਪੁੰਨ ਨਾਨਕ ਮਮ ਪਾਨਹ ਨਾਹੀ ਬਾਕੀ ਵੀ ਰਾਏ ਬੁਲਾਰ ਮੈਂ ਇੱਕ ਸੱਚੀ ਗੱਲ ਕਹਿੰਦਾ ਮਰਦਾਨਾ ਮੇਰੇ ਹੱਥਾਂ ਵਿੱਚ ਨਹੀਂ ਹੈ ਵੀ ਮੈਂ ਜਿਵੇਂ ਚਾਹਾਂ ਮਹਾਰਾ ਨੂੰ ਫੜ ਕੇ ਲਿਆਵਾਂ ਮਹਾਰਾ ਤਾਂ ਆਪਣੀ ਮੌਜ ਦੇ ਮਾਲਕ ਹੈ ਹੇਰਨ ਚਾਹੇ ਜੇ ਤੁਮ ਮਨ ਮਾਹੀ ਇਹ ਰਾਏ ਬੁਲਾਰ ਜੇ ਤੁਹਾਡੇ ਮਨ ਵਿੱਚ ਉਹਨਾਂ ਨੂੰ ਦਰਸ਼ਨ ਕਰਨ ਦੀ ਚਾਹਨਾ ਹੈਗੀ ਹੈ ਬਾਲੇ ਕੋ ਬੁਲਾਏ ਦੇ ਹੁਸੰਗਾ ਫਿਰ ਇਹ ਗੱਲ ਹੈ ਭਾਈ ਬਾਲਾ ਨੂੰ ਬੁਲਾ ਕੇ ਤਾਂ ਮੇਰੇ ਨਾਲ ਭੇਜਦੇ ਉਹਨਾਂ ਨੂੰ ਦੋਨੋਂ ਗਮਨੈ ਸਹਿਤ ਉਮੰਗਾ ਦੋਨੇ ਜਾਣੇ ਅਸੀਂ ਚਾਹ ਔਰ ਸ਼ਾਹ ਨਾਲ ਉੱਥੇ ਚਲੇ ਜਾਵਾਂਗੇ ਚਾਏ ਅਗਾਰੀ ਬਿਨਤੀ ਕਰੀ ਇਸ ਤਰ੍ਹਾਂ ਦੋਵੇਂ ਜਾਣੇ ਜਾ ਕੇ ਉਹਨਾਂ ਦੇ ਅੱਗੇ ਤੇਰੇ ਵੱਲੋਂ ਬੇਨਤੀ ਕਰ ਦਿਆਂਗੇ ਤੁਮ ਆਇਸ ਕੋ ਸਿਰ ਪਰ ਧਰਹੀ ਤੁਹਾਡੀ ਜਿਹੜੀ ਆਗਿਆ ਹੈ ਉਹ ਤਾਂ ਅਸੀਂ ਇਸ ਤਰ੍ਹਾਂ ਸਿਰ ਉੱਪਰ ਰੱਖਦੇ ਹਾਂ ਜਬ ਹੀ ਸੁਣੈ ਸੰਦੇਸ਼ ਤੁਮਾਰੇ ਰਾਏ ਬੁਲਾਰ ਜੀ ਜਦੋਂ ਸਾਡੇ ਦੋਹਾਂ ਰਾਹੀਂ ਤੁਹਾਡਾ ਉਹ ਸੁਨੇਹਾ ਸੁਣਗੇ ਗੁਰੂ ਨਾਨਕ ਸਾਹਿਬ ਆਵਹਿਗੇ ਤਬ ਲੇਹੋ ਨਿਹਾਰੇ ਮੈਨੂੰ ਤਾਂ ਭਰੋਸਾ ਵੀ ਮਹਾਰਾਜ ਜ਼ਰੂਰ ਆ ਜਾਣਗੇ, ਤੂੰ ਇਹ ਦਰਸ਼ਨ ਕਰ ਲਵੀਂ ਫਿਰ। ਅਬ ਹੈ ਏ ਮਨਾ ਵਾਦ ਟਿਕੇਈ, ਬਾਕੀ ਰਾਏ ਬੁਲਾ ਰਹੇ ਸਮੇਂ ਗੁਰੂ ਨਾਨਕ ਸਾਹਿਬ ਜੀ ਏ ਮਨਾ ਵਾਦ ਟਿਕੇ ਹੋਏ। ਅਨਹ ਜਾਏ ਨਾ ਅਨਤ ਸਿਧੇਈ, ਹੋਰ ਪਾਸੇ ਨਾ ਚਲੇ ਜਾਣ, ਆਪਾਂ ਜਾ ਕੇ ਲੈ ਹੀ ਆਈਏ ਉਹਨਾਂ ਨੂੰ। ਹਰ ਕਿਓ ਰਾਏ ਬਚਨ ਤੇ ਮਾਨੇ, ਮਰਦਾਨੇ ਦਾ ਬਚਨ ਸੁਣ ਕੇ ਰਾਏ ਬੁਲਾਰ ਖੁਸ਼ ਹੋ ਗਿਆ ਹੈ। ਸਤ ਕਹਿਤ ਹੈ ਤੂੰ ਮਰਦਾਨੇ, ਮਰਦਾਨੇ ਬਿਲਕੁਲ ਤੂੰ 16 ਨੇ ਸੱਚ ਕਹਿ ਰਿਹਾ, ਜੇ ਭਾਈ ਬਾਲਾ ਤੇਰੇ ਨਾਲ ਜਾਏ ਜ਼ਰੂਰ ਆ ਜਾਣਗੇ। ਦੋਹਰਾ ਭਨਤ ਭਇਓ ਬਾਲਾ ਸੁਣਹੋ, ਭਾਈ ਬਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ ਮੈਂ ਕਹਿ ਰਿਹਾ ਹਾਂ। ਸ੍ਰੀ ਅੰਗਦ ਸੁਗਤ ਦਾਏ, ਮੁਕਤੀ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਭੇਜਿਓ ਮਾਨਵ ਮੁਝ ਨਿਕਟ ਮੁਝ, ਮਰਦਾਨੇ ਤੋਂ ਸੁਣ ਕੇ ਰਾਏ ਬੁਲਾਰ ਨੇ ਮੇਰੇ ਕੋਲ ਇੱਕ ਮਨੁੱਖ ਨੂੰ ਭੇਜਿਆ। ਲੀਨੋ ਬੇਗ ਬੁਲਾਏ, ਇਸ ਤਰ੍ਹਾਂ ਮੈਨੂੰ ਬਾਲੇ ਨੂੰ ਬੜੀ ਛੇਤੀ ਰਾਏ ਬੁਲਾਰ ਨੇ ਆਪਣੇ ਕੋਲ ਸਦ ਬੁਲਾ ਲਿਆ। ਚੌਪਈ ਕਰ ਕਾਰਜ ਬਾਲੇ ਮੁਝ ਮੀਤਾ, ਮੈਨੂੰ ਕਿਹਾ ਵੀ ਮੇਰੇ ਮਿੱਤਰ ਭਾਈ ਬਾਲਾ ਇੱਕ ਮੇਰਾ ਖਾਸ ਕੰਮ ਹੈ ਤੂੰ ਕਰ। ਸ੍ਰੀ ਨਾਨਕ ਕੀ ਤੁਝ ਬਹੁ ਪ੍ਰੀਤਾ, ਕਿ ਗੁਰੂ ਨਾਨਕ ਸਾਹਿਬ ਜੀ ਤੇਰੇ ਨਾਲ ਬੜੀ ਪ੍ਰੀਤੀ ਹੈ। ਮਰਦਾਨੇ ਕੇ ਸੰਗ ਸਿਧਾਵੋ, ਭਾਈ ਬਾਲਾ ਜੀ ਆ ਮਰਦਾਨੇ ਦੇ ਨਾਲ ਚਲਾ ਜਾ। ਕਰੋ ਕਿਰਤਾਰਥ ਨਾਨਕ ਲਿਆਵੋ, ਨਾਨਕ ਸਾਹਿਬ ਨੂੰ ਇੱਥੇ ਲਿਆ ਕੇ ਮੈਨੂੰ ਨਿਹਾਲੋ ਨਿਹਾਲ ਕਰ ਦਿਓ। ਜੇਕਰ ਨਹਿ ਆਵਹਿ ਤੁਮ ਕਹੇ, ਜੇ ਭਲਾ ਭਾਈ ਬਾਲਾ ਜੀ ਤੁਹਾਡੇ ਕਹਿਣ ਕਰਕੇ ਮਹਾਰਾਜ ਨਾ ਆਉਣ, ਮਮ ਬਿਨਤੀ ਭਨੀਏ ਪਦ ਗਹੇ, ਫਿਰ ਉਹਨਾਂ ਦੇ ਚਰਨ ਫੜ ਕੇ ਮੇਰੇ ਵੱਲੋਂ ਬੇਨਤੀ ਕਰਨੀ ਉਹਨਾਂ ਨੂੰ, ਇੱਕ ਵਾਰ ਚੱਲ ਦਰਸ਼ਨ ਦੀਜੈ। ਕਹਿਣਾ ਵੀ ਰਾਏ ਬੁਲਾਰ ਕਹਿੰਦਾ ਮਹਾਰਾਜ ਇੱਕ ਵਾਰੀ ਚੱਲ ਕੇ ਜ਼ਰੂਰ ਦਰਸ਼ਨ ਇੱਥੇ ਦੇਈਏ। ਕਹੀਏ ਤਿੰਨ ਕੋ ਕਰੁਣਾ ਕੀਜੈ, ਉਹਨਾਂ ਨੂੰ ਮੇਰੇ ਵੱਲੋਂ ਕਹਿਣਾ ਵੀ ਮਹਾਰਾਜ ਜ਼ਰੂਰ ਕਿਰਪਾ ਕਰ ਦਿਓ। ਮੈਂ ਬੋਲਿਓ ਭੋ ਰਾਏ ਬੁਲਾਰੂ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਮੈਂ ਫਿਰ ਬੋਲਿਆ ਵੀ ਹੇ ਰਾਏ ਬੁਲਾਰ, ਆਵਹਿਗੇ ਤੁਮਰੇ ਕਹੇ ਜਾਓ ਸਤ ਵਾਰੂ, ਹੇ ਰਾਏ ਬੁਲਾਰ ਤੁਹਾਡੇ ਕਹਿਣ ਅਨੁਸਾਰ ਇੱਕ ਵਾਰ ਜਾਣ ਦੀ ਗੱਲ ਕੀ ਹੈ, ਮੈਂ ਤਾਂ 100 ਵਾਰੀ ਜਾਵਾਂਗਾ ਮਹਾਰਾਜ ਕੋਲ। ਸ੍ਰੀ ਨਾਨਕ ਸੋ ਹੇਤ ਤੁਮਾਰਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਲ ਤੁਹਾਡਾ ਬੜਾ ਪ੍ਰੇਮ ਪਿਆਰ ਰਾਏ ਬੁਲਾਰ ਜੀ, ਆਵਹਿਗੇ ਨਹਿ ਲਾਏ ਅਵਾਰਾ, ਤੁਹਾਡਾ ਸੁਨੇਹਾ ਦਿੱਤਾ ਮਹਾਰਾਜ ਦੇਰੀ ਨਹੀਂ ਲਿਆਉਣਗੇ, ਝਟਪਟ ਆ ਜਾਣਗੇ। ਭਗਤ ਵਛਲਤਾ ਤਿੰਨ ਕੋ ਬਿਰਦਾ, ਕਿਉਂਕਿ ਭਗਤਾਂ ਨਾਲ ਵਛਲ ਕੀ ਪਿਆਰ ਕਰਨਾ, ਇਹ ਤਾਂ ਉਹਨਾਂ ਦਾ ਬਿਰਧ ਧਰਮ ਹੈ, ਪਰਣੀ ਹੀ ਹੈ। ਜਿਨਕੇ ਧਿਆਨ ਵਿਨਾਸ਼ ਪਰਦਾ, ਇਹਨਾਂ ਦਾ ਜਿਹੜਾ ਧਿਆਨ ਹੈ ਪੰਚਰਾਂ ਦੇ, ਜਿਹੜੇ ਪੰਜ ਕੋਸ਼ਾਂ ਦੇ ਪੜਦੇ, ਹੋਮਾਂ ਦੇ ਪੜਦੇ, ਆਸਾਂ ਦੇ, ਸਾਦੇ ਤਖਤੇ ਪੜਦੇ, ਉਹਨਾਂ ਨੂੰ ਨਾਸ਼ ਕਰਦੇ। ਚੇਤਾ ਹੈ ਬਾਰ ਬਾਰ ਤੁਝ ਤਾਈ, ਹੇ ਰਾਏ ਬੁਲਾਰ ਜੀ ਤੁਹਾਨੂੰ ਤਾਂ ਬਾਰ ਬਾਰ ਗੁਰੂ ਨਾਨਕ ਸਾਹਿਬ ਜੀ ਯਾਦ ਰੱਖ ਰਹੇ ਕਰਦੇ। ਦੀਨ ਬੰਦ ਸ੍ਰੀ ਪ੍ਰਭ ਜਗ ਸਾਈ, ਮਹਾਰਾ ਗਰੀਬਾਂ ਦੇ ਬੰਧੂ ਹੈ, ਸੰਸਾਰ ਦੇ ਮਾਲਕ ਹੈ ਉਹ, ਦੋਹਰਾ ਸੁਣ ਕਰ ਹਰ ਕਿਓ ਰਾਏ ਉਰ। ਇਸ ਤਰ੍ਹਾਂ ਭਾਈ ਬਾਲਾ ਜੀ ਤੋਂ ਸੁਣ ਕੇ ਰਾਏ ਬੁਲਾਰ ਦੇ ਵਿੱਚ ਬਹੁਤ ਖੁਸ਼ ਹੋ ਗਿਆ। ਸ੍ਰੀ ਨਾਨਕ ਢਿੱਗ ਆਨ, ਇਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨੂੰ ਤੂੰ ਮੇਰੇ ਕੋਲ ਇੱਥੇ ਲਿਆ, ਕਰ ਹੈ ਭਲਾ ਖੁਦਾਏ ਤੁਝ, ਹੈ ਵੀ ਭਾਈ ਬਾਲਾ ਤੇਰਾ ਖੁਦਾ ਭਲਾ ਕਰੇਗਾ। ਕਰ ਪਰ ਉਪਕਾਰ ਪਛਾਣ, ਇਹ ਵੀ ਜਿਹੜਾ ਮਹਾਨ ਪਰਉਪਕਾਰ ਹੈ ਤੂੰ ਕਰ ਪਛਾਣ। ਚੌਪਈ ਬਾਲਾ ਅਰ ਮਰਦਾਨਾ ਦੋ, ਇਸ ਤਰ੍ਹਾਂ ਭਾਈ ਬਾਲਾ ਜੀ ਦੂਸਰੇ ਮਰਦਾਨਾ ਜੀ ਭਏ ਤਿਆਰ ਚੱਲਣ ਕੋ ਸੋ, ਦੋਵੇਂ ਜਾਣੇ ਚੱਲਣ ਲਈ ਤਿਆਰ ਹੋ ਗਏ। ਤੁਰਨ ਗਏ ਨ ਕਰੀ ਅਵਾਰੂ, ਛੇਤੀ ਕਹਿੰਦੇ ਚਲੇ ਗਏ, ਕੋਈ ਦੇਰੀ ਨੀ ਲਾਈ। ਨਗਰ ਏਮਨਾ ਬਾਦ ਮਜਾਰੂ, ਜਿੱਥੇ ਏਮਨਾ ਬਾਦ ਸ਼ਹਿਰ ਆ ਉਹਦੇ ਵਿੱਚ ਚਲੇ ਗਏ ਹਨ। ਜਹ ਬੈਸੇ ਅਗ ਓਗ ਨਿਕੰਦਨ, ਜਿੱਥੇ ਸਮੂਹ ਪਾਪਾਂ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਜਾਏ ਕਰੀ ਜੁਗ ਪਦ ਪਰ ਬੰਧਨ, ਦੋਹਾਂ ਨੇ ਜਾ ਕੇ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਕੀਤੀ। ਚਿਤ ਮਹਿ ਚਿਤ ਨਿਤ ਕਰ ਤਾਰੇ, ਹਾਂ ਮਹਾਰਾਜ ਬੋਲੇ ਵੀ ਤੁਹਾਡੇ ਚਿੱਤ ਵਿੱਚ ਹਮੇਸ਼ਾ ਕਰਤਾਰ ਯਾਦ ਆਉਂਦਾ ਰਹੇ। ਬੂਜੀ ਕੁਸ਼ਲ ਸੇਮ ਛੇ ਪ੍ਰੇਮ ਸਤਕਾਰੇ ਸੁਖ ਸਾਨ ਰਾਜੇ ਖੁਸ਼ੀ ਪੁੱਛੀ ਅਤੇ ਸਤਕਾਰ ਕੀਤਾ ਖੁਸ਼ੀ ਸਕਲ ਹੈ ਰਾਇ ਸਰੀਰ ਸਾਥ ਮਹਾਰਾਜ ਨੇ ਪੁੱਛਿਆ ਭਾਈ ਬਾਲਾ ਮਰਦਾਨਾ ਦੱਸ ਜਿਹੜਾ ਰਾਏ ਬੁਲਾਰ ਉਹਦੇ ਸਰੀਰ ਨੂੰ ਰਾਜੀ ਖੁਸ਼ ਖੈਰ ਸੁਖ ਹੈ ਸੁਣ ਬਾਲਾ ਬੋਲਿਓ ਔਰ ਧੀਰੂ ਭਾਈ ਬਾ ਮਰਦਾਨਾ ਕਹਿੰਦੇ ਮੈਂ ਤਾਂ ਨੀ ਸੁਣ ਕੇ ਭਾਈ ਬੋਲਾ ਭਾਈ ਬੋਲਾ ਭਾਈ ਬੋਲਾ ਭਾਈ ਬਾਲਾ ਜੀ ਬੋਲੇ ਤੁਮਨੇ ਸਭ ਸਭ ਹੈ ਕੁਸ਼ਲ ਕਰ ਦੀਨੀ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਰੇ ਕਹਿੰਦੇ ਸੁਖ ਸਾਂਦ ਰਾਜੀ ਖੁਸ਼ੀ ਕਰ ਦਿੱਤੀ ਹੋਈ ਰਾਏ ਬਿਨੈ ਰਾਵਰ ਸੋ ਕੀਨੀ ਰਾਏ ਬੁਲਾਰ ਜੀ ਨੇ ਮਹਾਰਾ ਆਪ ਜੀ ਦੇ ਸਾਥਿਓ ਬੇਨਤੀ ਕੀਤੀ ਦੋਹਰਾ ਕਰ ਬੰਦੇ ਬੰਦਨ ਕਰੀ ਸਭ ਤੋਂ ਪਹਿਲਾਂ ਮਹਾਰਾ ਆਪ ਜੀ ਨੂੰ ਹੱਥ ਜੋੜ ਕੇ ਉਹ ਰਾਏ ਬੁਲਾਰ ਨੇ ਨਮਸਕਾਰ ਕੀਤੀ ਹੈ ਹਿਰਦੇ ਭਇਓ ਅਤ ਦੀਨ ਹਿਰਦੇ ਵਿੱਚ ਬਹੁਤ ਨਿਮਰਸਾ ਸਹਿਤ ਹੋ ਰਿਹਾ ਇਸ ਸਮੇਂ ਤੁਮ ਦਰਸ਼ਨ ਕੀ ਲਾਲਸਾ ਤੁਹਾਡੇ ਦਰਸ਼ਨ ਕਰਨ ਦੀ ਰਾਏ ਬੁਲਾਰ ਨੂੰ ਇੱਛਾ ਹੈ ਕਮਲ ਅਰਕ ਜੋਹੀਨ ਇਸ ਤਰ੍ਹਾਂ ਕਹਿੰਦੇ ਜਿਹੜਾ ਸੂਰਜ ਤੋਂ ਬਗੈਰ ਜਿਹੜਾ ਕਮਲ ਮੁੜ ਜਾ ਜਾਂਦਾ ਹੈ ਇਸ ਤਰ੍ਹਾਂ ਮਹਾਰਾ ਆਪ ਜੀ ਦੇ ਦਰਸ਼ਨ ਤੋਂ ਬਗੈਰ ਜਿਹੜਾ ਕਮਲ ਵਾਂਗੂ ਉਹਦਾ ਚਿਹਰਾ ਮੁਰਝਾਇਆ ਹੋਇਆ ਆਪ ਉਹਨੂੰ ਜਾ ਕੇ ਦਰਸ਼ਨ ਬਖਸ਼ੀਏ ਅਤੇ ਇਸ ਤਰ੍ਹਾਂ ਨਿਹਾਲ ਕਰੀਏ ਜਿਵੇਂ ਗੁਰੂ ਮਹਾਰਾਜ ਜੀ ਭਾਈ ਬਾਲਾ ਮਰਦਾਨਾ ਜੀ ਰਾਹੀਂ ਇਹ ਰਾਏ ਬੁਲਾਰ ਦੀ ਬੇਨਤੀ ਸੁਣ ਕੇ ਫਿਰ ਆਪ ਚੱਲਣ ਲਈ ਤਿਆਰ ਹੋਏ ਸਨ ਅਤੇ ਭਾਈ ਲਾਲੋ ਜੀ ਤੋਂ ਕੋਈ ਲਫ਼ਜ਼ ਬਚਨ ਕਹਿ ਕੇ ਫਿਰ ਆਪ ਜੀ ਇਹ ਰਾਏ ਭੋਏ ਦੀ ਤਲਵੰਡੀ ਰਾਏ ਬੁਲਾਰ ਜੀ ਦੇ ਕੋਲ ਚੱਲ ਕੇ ਆ ਗਏ ਸਨ ਇਹਨਾਂ ਨਾਲ ਬਚਨ ਬਿਲਾਸ ਹੋਏ ਉਹ ਜਿਹੜਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ ਕਰ ਬੰਦੇ ਬੰਧਨ ਕਰੀ ਹਿਰਦੈ ਭਇਓ ਅਤ ਦੀਨ ਤੁਮ ਦਰਸ਼ਨ ਕੀ ਲਾਲਸਾ ਕਮਲ ਅਰਕ ਜੋਹੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ ਠਾਕੁਰ ਹੋਂ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾਨ ਰੱਖੋ ਯੈ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ